ਵਾਹਿਗੁਰੂ ਸਾਹਿਬ ਜੀਓ ਦੋਹਰਾ ਏਕ ਬੇਰ ਸ੍ਰੀ ਗੁਰ ਗਏ ਗ੍ਰਾਮ ਹਰੀ ਕੇ ਥਾਨ ਪ੍ਰਥਮ ਬਾਸ ਤਹਿ ਕਿਛ ਕੀਓ ਪਹੁੰਚੇ ਮੇਲੀ ਜਾਨ ਏਕ ਬੇਰ ਸ੍ਰੀ ਗੁਰ ਗਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਦੂਸਰੇ ਪਾਤਸ਼ਾਹ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ, ਜਿਨ੍ਹਾਂ ਦਾ ਪਾਵਨ ਪਵਿੱਤਰ ਇਤਿਹਾਸ ਕਈ ਰੋਜ਼ ਤੋਂ ਮੁੱਢ ਤੋਂ ਚੱਲਿਆ ਹੋਇਆ ਹੈ, ਆਪਾਂ ਅੰਮ੍ਰਿਤ ਵੇਲੇ ਦੇ ਦੀਵਾਨ ਵਿੱਚ ਹਾਜ਼ਰੀਆਂ ਭਰਦਿਆਂ ਹੋਇਆਂ ਲੜੀਵਾਰ ਰੂਪ ਪ੍ਰਸੰਗ ਸਰਵਣ ਕਰਕੇ ਲਾਹਾ ਲੈਂਦੇ ਹਾਂ। ਅਜੇ ਵੀ ਲਾਹਾ ਹਾਸਲ ਕਰਨ ਲਈ ਸਤਿਗੁਰੂ ਸਾਹਿਬ ਜੀ ਦੇ ਪਾਵਨ ਦਰਬਾਰ 'ਤੇ ਹਾਜ਼ਰੀਆਂ ਭਰਦਿਆਂ ਹੋਇਆਂ ਗੁਰਬਾਣੀ ਸਰੂਪ ਸਤਿਗੁਰੂ ਸਾਹਿਬ ਜੀ ਦਰਸ਼ਨ ਦਰਾਰ ਕਰਦੇ ਹੋਏ ਸੰਗਤ ਰੂਪ ਜੁੜ ਰਹੇ ਹਾਂ। ਕੀਰਤਨ ਸਮਾਪਤੀ ਹੋਈ ਹੈ। ਕੱਲ੍ਹ ਦੇ ਦੀਵਾਨ ਵਿੱਚ ਆਪਾਂ ਗੁਰਸਿੱਖਾਂ ਦੇ ਪ੍ਰਸੰਗ ਸਰਵਣ ਕੀਤੇ ਸਨ, ਜਿਵੇਂ ਗੁਰੂ ਮਹਾਰਾਜ ਦੀ ਚਰਨ ਛਰਨ ਵਿੱਚ ਆ ਕੇ ਬੇਨਤੀਆਂ ਕਰਕੇ ਆਪਣੇ ਭਲੇ ਲਈ ਸਭ ਉਪਦੇਸ਼ ਲਈ ਯੋਜਨੀਆਂ ਕੀਤੀਆਂ। ਇਹ ਭਾਈ ਦੀਪਾ ਜੀ, ਭਾਈ ਨਿਰਾਣ ਦਾਸ ਜੀ, ਭਾਈ ਗੁਰਦਾਸ ਜੀ, ਇਹਨਾਂ ਨੇ ਬੇਨਤੀਆਂ ਕੀਤੀਆਂ ਕਿ ਮਹਾਰਾਜ ਜਨਮ ਮਰਨ ਦਾ ਬੜਾ ਭਾਰੀ ਭਿਆਨਕ ਦੁੱਖ ਹੈ, ਆਪ ਮਹਾਰਾਜ ਕਿਰਪਾ ਕਰਕੇ ਉਪਦੇਸ਼ ਦੇ ਕੇ ਨਾਸ ਕਰ ਦੇਵੋ। ਗੁਰੂ ਮਹਾਰਾਜ ਨੇ ਕਿਹਾ ਵੀ ਭਗਤੀ ਕਰਿਆ ਕਰੋ ਤੜਕੇ ਤਕੜੇ ਹੋ ਕੇ। ਫਿਰ ਇਹਨਾਂ ਨੇ ਕਿਹਾ ਕਿ ਮਹਾਰਾਜ ਭਗਤੀ ਦੇ ਸੰਬੰਧੀ ਥੋੜ੍ਹਾ ਜਿਹਾ ਖੋਲ ਕੇ ਕਹੋ। ਬੇਨਤੀ ਨੂੰ ਮੰਨਦਿਆਂ ਹੋਇਆ ਗੁਰੂ ਮਹਾਰਾਜ ਨੇ ਕਿਹਾ ਵੀ ਪਰਮੇਸ਼ੁਰ ਨੇ ਆਪਣੀ ਪ੍ਰਾਪਤੀ ਵਾਸਤੇ ਚਾਰ ਸਾਧਨ ਕਾਇਮ ਕੀਤੇ। ਇੱਕ ਹੈ ਬੈਰਾਗ, ਦੂਸਰਾ ਹੈ ਯੋਗ ਸਾਧਨ, ਤੀਸਰਾ ਹੈ ਗਿਆਨ, ਅਤੇ ਚੌਥੀ ਹੈ ਪ੍ਰੇਮਾ ਭਗਤੀ। ਇਹ ਜਿਹੜਾ ਬੈਰਾਗ ਹੈ, ਯੋਗ ਹੈ, ਗਿਆਨ ਹੈ, ਇਹ ਪਲਿੰਗ ਰੂਪ ਵਿੱਚ ਮਰਦ ਰੂਪ ਹੈ। ਇਹਨਾਂ ਨੂੰ ਤਾਂ ਜਿਹੜੀ ਮਾਇਆ ਭੁਲਾ ਲੈਂਦੀ ਹੈ, ਅਤੇ ਜਿਹੜੀ ਚੌਥੀ ਭਗਤੀ ਹੈ ਉਹ ਹੈ ਤ੍ਰੀਮਤ ਵਾਂਗ, ਇਸਤਰੀ ਨੂੰ ਇਸਤਰੀ ਨਹੀਂ ਪਰਮਾਨ ਦੀ ਭੁਲਾਉਂਦੀ। ਇਸ ਕਰਕੇ ਭਗਤੀ ਭਗਤੀ ਰੂਪ ਸਾਧਨ ਉੱਪਰ ਮਾਇਆ ਦਾ ਪਲ ਨਹੀਂ ਚੱਲਦਾ ਹੈ। ਤਿਰਕੜੇ ਹੋ ਕੇ ਭਗਤੀ ਕਰਿਆ ਕਰੋ, ਇਸ ਕਰਕੇ ਤੁਹਾਡੇ 'ਤੇ ਮਾਇਆ ਦਾ ਪ੍ਰਭਾਵ ਨਹੀਂ ਪਵੇਗਾ ਅਤੇ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਏਗੀ, ਇਸ ਰੂਪ ਦਾ ਗਿਆਨ ਹੋ ਜਾਏਗਾ। ਇਹ ਧਰਤੀ ਫਿਰ ਜਿਹੜਾ ਪ੍ਰਥਮ ਵੈਰਾਗ ਹੈ ਉਹ ਵੀ ਆ ਜਾਏਗਾ। ਜਿੰਨੇ ਦੁਨੀਆਂ ਭਰ ਦੇ ਪਦਾਰਥ ਹੈ, ਇਹ ਬ੍ਰਹਮ ਲੋਕ ਦੇ ਸਵਰਗ ਲੋਕ ਦੇ ਪਦਾਰਥ ਹੈ, ਤੁਹਾਨੂੰ ਕਾਂ ਦੀ ਵਿਸ਼ਤਾ ਦੇ ਤੁਲ ਫਿਰ ਪ੍ਰਤੀਤ ਹੋਣ, ਇਹਨਾਂ ਤੋਂ ਨਫ਼ਰਤ ਹੋ ਜਾਏਗੀ। ਇਸ ਤਰ੍ਹਾਂ ਤੁਹਾਡਾ ਫਿਰ ਰੂਪ ਦਾ ਗਿਆਨ ਹੋਣ ਕਰਕੇ ਜਨਮ ਮਰਨ ਦਾ ਦੁੱਖ ਆਪੇ ਹੀ ਖਤਮ ਹੋ ਜਾਏਗਾ। ਜਿੱਥੇ ਵਾਹਿਗੁਰੂ ਆ ਗਿਆ ਉੱਥੇ ਜਨਮ ਮਰਨ ਦੁੱਖ ਵੀ ਆਉਣਾ ਹੈ, ਇਹ ਤਾਂ ਅੱਗੇ ਪਿੱਛੇ ਹੈ, ਇਹਨਾਂ ਨੇ ਧਾਰਨ ਕੀਤਾ ਹੈ ਅਤੇ ਨਿਹਾਲ ਹੋਏ ਨੇ। ਇਸ ਤੋਂ ਬਾਅਦ ਕੁਝ ਗੁਰਸਿੱਖਾਂ ਦੇ ਪ੍ਰਸੰਗ ਆਪਾਂ ਕੱਲ੍ਹ ਸੁਣੇ ਸੀ, ਅੱਜ ਅੱਗੇ ਹੋਰ ਗੁਰਸਿੱਖਾਂ ਦੇ ਪ੍ਰਸੰਗ ਆ ਰਹੇ, ਸੁਣੀਏ। ਮਨ ਚਿਤ ਲਾ ਕੇ ਏਕ ਬੇਰ ਸ੍ਰੀ ਗੁਰ ਗਏ। ਇੱਕ ਵਾਰੀ ਦੀ ਗੱਲ ਹੈ, ਗੁਰੂ ਅੰਗਦ ਸਾਹਿਬ ਮਹਾਰਾਜ ਜੀ ਚਲੇ ਗਏ ਗ੍ਰਾਮ ਹਰੀ ਕੇ ਥਾਨ, ਜਿੱਥੇ ਹਰੀ ਕੇ ਅਸਥਾਨ ਉਹ ਨਗਰ ਵਸਦਾ ਹੈ, ਜਿਸ ਥਾਂ ਤੇ ਹਰੀ ਕੇ ਪਿੰਡ ਵਸਦਾ ਹੈ ਉੱਥੇ ਚਲੇ ਗਏ। ਕਿਉਂਕਿ ਆਪ ਗਏ ਤਾਂ ਨਾ ਗੇਦੀ ਸਰਾ ਆਪਣੇ ਜਨਮ ਨਗਰ ਨੂੰ ਹੀ ਸੀ, ਪਰ ਇੱਥੇ ਦੇ ਵੀ ਜਿਹੜੇ ਲੋਕ ਆਪ ਜੀ ਦੇ ਮੇਲੀ ਮਿਲਾਪੀ ਸਨ, ਕਾਰਨ ਇਹ ਹੈ ਇੱਕ ਵਾਰੀ ਨਾਂਗੇ ਦੀ ਸਰਾਂ ਨੂੰ ਬਲੋਚਿਆਂ ਦੀ ਧਾੜ ਪੈ ਗਈ ਸੀ, ਉਹਨਾਂ ਨੇ ਲੁੱਟ ਪੁੱਟ ਉਜਾੜ ਦਿੱਤਾ ਸੀ ਨਾਂਗੇ ਦੀ ਸਰਾਂ ਨੂੰ। ਇਹ ਜਿੰਨੇ ਲੋਕ ਹੈ ਫਿਰ ਇਹ ਨਾਂਗੇ ਦੀ ਸਰਾਂ ਵਾਲੇ ਉਹ ਫਰੀ ਕੇ ਪਿੰਡ ਜਾ ਵਸੇ, ਉੱਥੇ ਜਾ ਰਹੇ ਸੀ। ਅਤੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਇਹ ਸਿੱਧੇ ਖਡੂਰ ਸਾਹਿਬ ਆਪਣੇ ਸਹੁਰੇ ਘਰ ਆ ਗਏ ਸਨ, ਇੱਥੇ ਵਸਣ ਲੱਗ ਪਏ ਸਨ। ਇਸ ਕਰਕੇ ਫਿਰ ਉਹ ਇਹ ਆਪਣੇ ਮੇਲੀ ਮਿਲਾਪੀ ਜਿਹੜੇ ਉਜੜ ਕੇ ਨਾਂਗੇ ਦੀ ਸਰਾਂ ਤੋਂ ਉੱਥੇ ਹਰੀ ਕੇ ਗਈ, ਉਹਨਾਂ ਨੂੰ ਮਿਲ ਗਏ, ਜੁੜ ਗਏ। ਉਹਨਾਂ ਨੂੰ ਵੀ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਪ੍ਰਾਪਤ ਹੋਵੇ, ਕੋਈ ਲਾਭ ਲੈਣ ਗੁਰੂ ਘਰ ਤੋਂ। ਇਸ ਤਰ੍ਹਾਂ ਕਹਿੰਦੇ ਜਿੱਥੇ ਉਹ ਹਰੀਕਾ ਪਿੰਡ ਵਸਦਾ ਹੈ, ਇਹ ਨਾਂਗੇ ਦੀ ਸਰਾਂ ਤੋਂ ਕੋਈ 3-4 ਘੋ 'ਤੇ ਹੈ, ਯਾਨੀ 11-12 ਮੀਲ 'ਤੇ ਹੈ। ਇਸ ਤਰ੍ਹਾਂ ਕਹਿੰਦੇ ਉੱਥੇ ਜਾ ਪੁੱਜੇ ਹਨ ਹਰੀ ਕੇ ਪਿੰਡ। ਪ੍ਰਥਮ ਬਾਸ ਤਹਿ ਕੁਛ ਕੀਓ, ਕੁਝ ਕੁ ਸਮਾਂ ਕਹਿੰਦੇ ਲੋਕਾਂ ਨਾਲ ਇੱਥੇ ਵੀ ਵਾਸਾ ਕੀਤਾ ਸੀ, ਕੁਝ ਗਏ ਸਨ, ਪਰ ਫਿਰ ਖਡੂਰ ਸਾਹਿਬ ਗਏ ਸਨ। ਪਹੁੰਚੇ ਮੇਲੀ ਜਾਣ, ਆਪਣੇ ਮੇਲੀ ਮਿਲਾਪੀ ਜਾਣ ਕੇ ਪੁੱਜੇ ਨੇ ਹਰੀ ਕੇ ਪਿੰਡ। ਚੌਪਈ ਡੇਰਾ ਕਰਿਓ ਗ੍ਰਾਮ ਤਿਸ ਜਾਏ, ਹਰੀ ਕਾ ਪਿੰਡ ਹੈ ਉੱਥੇ ਸਤਿਗੁਰੂ ਜੀ ਨੇ ਬਾਹਰ ਬਾਹਰ ਜਾ ਟਿਕਾਣਾ ਕੀਤਾ। ਜਿਨਕੇ ਸੰਗ ਸਿੱਖ ਸਮਦਾਏ, ਗੁਰੂ ਅੰਗਦ ਸਾਹਿਬ ਮਹਾਰਾਜ ਦੇ ਨਾਲ ਬੇਅੰਤ ਬੇਅੰਤ ਸਿੱਖ ਸੇਵਕ ਹਨ। ਸੁਣ ਸੁਣ ਮਹਿਮਾ ਨਰ ਬਿਸਮਾਏ, ਉਸ ਵੇਲੇ ਗੁਰੂ ਅੰਗਦ ਸਾਹਿਬ ਜੀ ਦੀ ਮਹਿਮਾ ਸੁਣ ਸੁਣ ਕੇ ਹਰੀ ਕੇ ਪਿੰਡ ਦੇ ਜਿਹੜੇ ਲੋਕ ਹੈ ਬੜੇ ਅਚਰਜੇ ਹੋਏ ਹਨ। ਸ੍ਰੀ ਨਾਨਕ ਗਾਦੀ ਇਨ ਪਾਏ, ਜੀ ਕਹਿੰਦੇ ਹਨ ਵੀ ਜੋ ਗੁਰੂ ਨਾਨਕ ਸਾਹਿਬ ਜੀ ਦੀ ਮਹਾਨ ਗੁਰਤਾ ਗੱਦੀ ਦਾ ਤਗ ਸੀ ਇਹਨਾਂ ਨੇ ਪਾਇਆ, ਭਾਵ ਗੁਰੂ ਅੰਗਦ ਸਾਹਿਬ ਜੀ ਪਾਇਆ ਹੈ। ਮੇਲੀ ਹੁਤੇ ਮਿਲੇ ਸਭ ਆਏ, ਇਸ ਕਰਕੇ ਹਰੀ ਕੇ ਪਿੰਡ ਦੇ ਮੇਲੀ ਮਿਲਾਪੀ ਸੀ ਉਹ ਸਾਰੇ ਆ ਕੇ ਮਿਲੇ ਜੁੜੇ ਹੈ। ਘਰ ਬੰਧਨ ਬੈਠੇ ਸਮਦਾਏ, ਇਸ ਤਰ੍ਹਾਂ ਨਮਸਕਾਰਾਂ ਕਰਕੇ ਬਹੁਤ ਗਿਣਤੀ ਵੀ ਸਤਿਗੁਰੂ ਦੀ ਹਜ਼ੂਰੀ ਵਿੱਚ ਸਜ ਗਏ ਬੈਠ ਗਏ। ਹੁਤੇ ਹਰੀ ਕੇ ਤਹਿ ਸਰਦਾਰਾ, ਇੱਥੇ ਹਰੀ ਕੇ ਪਿੰਡ ਦੇ ਵਿੱਚ ਕੋਈ ਸਰਦਾਰ ਵੀ ਵਸਦੇ ਸਨ। ਤਿੰਨ ਭੀ ਸੁਣ ਕਰ ਸੁਜਸ ਉਦਾਰਾ, ਵਿੱਚੋਂ ਜਿਹੜਾ ਕੋਈ ਮੁਖੀ ਸਰਦਾਰ ਹੈ ਉਹਨੇ ਵੀ ਗੁਰੂ ਅੰਗਦ ਸਾਹਿਬ ਮਹਾਰਾਜ ਦਾ ਸ੍ਰੇਸ਼ਟ ਜਸ ਸੁਣਿਆ ਹੈ। ਕਰਮਾਤ ਸਾਹਿਬ ਗੁਰ ਭਏ, ਕਰਾਮਾਤ ਸਾਹਿਬ ਗੁਰ ਭਏ, ਕਰਮਾਤ ਦੀ ਥਾਂ ਕਰਾਮਾਤ ਸ਼ੁੱਧ ਪਾਠ ਹੈ। ਗੁਰੂ ਅੰਗਦ ਸਾਹਿਬ ਮਹਾਰਾਜ ਜੀ ਬੜੀਆਂ ਕਰਾਮਾਤਾਂ ਦੇ ਸਾਹਿਬ ਹੋਇਆ ਮਾਲਕ ਹੋ ਗਏ ਹਨ, ਜਾਂ ਗੁਰੂ ਸਾਹਿਬ ਜੀ ਬੜੀਆਂ ਕਰਾਮਾਤਾਂ ਵਾਲੇ ਹੋਏ ਹਾਂ ਹੈ ਭਏ ਕੀ ਇਹ ਹੈ। ਪੂਰਬ ਬਸਤ ਹੁਤੇ ਜੋ ਗਏ, ਜੋ ਪਹਿਲਾਂ ਇੱਥੇ ਹਰੀ ਕੇ ਪਿੰਡ ਵਸਦੇ ਸੀ ਫਿਰ ਖਡੂਰ ਸਾਹਿਬ ਚਲੇ ਗਏ ਸੀ। ਮਿਲਨ ਹੇਤ ਸੋ ਭੀ ਚੱਲ ਆਇਓ, ਜਿਹੜਾ ਹਰੀ ਕੇ ਪਿੰਡ ਦਾ ਮੁਖੀ ਸਰਦਾਰ ਸੀ ਉਹ ਵੀ ਗੁਰੂ ਅੰਗਦ ਸਾਹਿਬ ਮਹਾਰਾਜ ਨੂੰ ਮਿਲਣ ਜੁਲਣ ਵਾਸਤੇ ਚੱਲ ਕੇ ਆਇਆ। ਸੁਧ ਹਿਤ ਮਾਨਵ ਪ੍ਰਥਮ ਪਠਾਇਓ, ਸਰਦਾਰ ਨੇ ਵੀ ਮੈਂ ਮਹਾਰਾਜ ਆ ਰਿਹਾ ਹਾਂ ਆਪਣੇ ਆਉਣ ਦੀ ਕਹਿੰਦੇ ਖਬਰ ਭੇਜਣ ਵਾਸਤੇ ਪਹਿਲਾਂ ਕਿਸੇ ਨੂੰ ਭੇਜ ਦਿੱਤਾ ਹੈ। ਸ੍ਰੀ ਅੰਗਦ ਤਿਨਕੀ ਗਤ ਜਾਣੇ, ਧਵਾਏ ਮਾਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਉਹ ਜਿਹੜਾ ਸਰਦਾਰ ਸਾ ਸੀ ਉਹਦੀ ਹਾਲਤ ਦੀ ਜਾਣ ਲਈ ਹੈ। ਅਧਿਕ ਪਦਾਰਥ ਤੇ ਵੱਡ ਮਾਨੇ, ਦੇ ਵਿੱਚ ਬਹੁਤੇ ਪਦਾਰਥ ਹੈ ਜਿਸ ਕਰਕੇ ਬਹੁਤਾ ਇਹ ਮਾਨੀ ਹੰਕਾਰੀ ਹੈ ਸਰਦਾਰ। ਜਾਂ ਤੇ ਏਕ ਪੰਘੂਰਾ ਲਿਆਵੋ, ਸਿੱਖਾਂ ਨੂੰ ਕਹਿਣ ਲੱਗੇ ਵੀ ਬਹੁਤੇ ਪਦਾਰਥ ਹੋਣ ਕਰਕੇ ਬਹੁਤਾ ਪਦਾਰਥ ਹੈ, ਚਲੋ ਕਹਿੰਦੇ ਆਪਾਂ ਥੋੜਾ ਬਹੁਤਾ ਇਹਦਾ ਕਰ ਕਹੀਏ, ਇੱਕ ਪੀੜਾ ਜਾ ਇੱਥੇ ਲੈ ਆਓ, ਉਹ ਤਾਂ ਵੀ ਜਸੁ ਜਾ ਕੋ ਨਹੀਂ ਬਹਿ ਦੁਲੀਚਾ ਪਾਏ, ਵੀ ਐਸਾ ਤਾਂ ਕੋਈ ਸੋਚਦਾ ਹੀ ਨਹੀਂ ਹੈ ਵੀ ਜਿਹੜਾ ਗੁਰੂ ਪਰਮੇਸ਼ਰ ਦੇ ਸਾਹਮਣੇ ਕੋਈ ਗੱਦੀ ਲਾ ਕੇ ਕੋਈ ਗਲੀਚਾ ਵਿਛਾ ਕੇ ਬੈਠ ਜਾਏ। ਇਹ ਤਾਂ ਮਹਾਰਾਜ ਦੀ ਮੌਜ ਹੈ ਸੰਸਾਰੀ ਸੰਬੰਧ ਕਰਕੇ, ਵੀ ਚਲੋ ਮਿਲੀ ਮਿਲਾਪੀ ਹੈ ਆਪਣੇ ਆਪ ਨੂੰ ਕੁਝ, ਮੈਨੂੰ ਪੱਠੇ ਜੇ ਪਾਉਂਦਾ ਵੀ ਮੇਰਾ ਮਾਣ ਹੋਣਾ ਚਾਹੀਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਵੀ ਚਲੋ ਇੱਕ ਪੀੜਾ ਜਾ ਲੈ ਆਓ। ਇਸ ਬੈਠਣ ਕੇ ਹੇਤ ਡਸਾਵੋ, ਹਰੀ ਕੇ ਪਿੰਡ ਦਾ ਸਰਦਾਰ ਆ ਰਿਹਾ, ਉਹਨੂੰ ਮਾਣ ਹੈ, ਉਹਦੇ ਬੈਠਣ ਵਾਸਤੇ ਇੱਥੇ ਡਾਹ ਦੇ, ਉਹ ਸਾਡੇ ਨੇੜੇ ਤੇੜੇ। ਦਾਸ ਆਨ ਤਤਕਾਲ ਬਿਛਾਵਾ, ਗੁਰੂ ਦਾ ਜਿਹੜਾ ਖਾਸ ਸੇਵਕ ਦਾਸ ਸੀ ਉਹਨੇ ਬੜੀ ਛੇਤੀ ਲਿਆ ਕੇ ਜਿਹੜਾ ਪੀੜਾ ਜਾ ਕਹਿੰਦੇ ਉਹ ਬਿਛਾਇਆ ਆ ਰੱਖਿਆ ਹੈ। ਇਤਨੇ ਮਹਿ ਚੱਲ ਕਰ ਸੋ ਆਵਾ, ਜਿਹੜਾ ਹਰੀ ਕੇ ਪਿੰਡ ਦਾ ਵੱਡਾ ਮੁਖੀ ਸਰਦਾਰ ਸੀ ਉਹ ਚੱਲ ਕੇ ਆਇਆ ਹੈ। ਕੇਤਿਕ ਸੰਗ ਲੋਕ ਤਹਿ ਆਏ, ਉਹ ਸਰਦਾਰ ਦੇ ਨਾਲ ਕੁਝ ਕੁ ਲੋਕ ਹੋਰ ਪਿੰਡ ਦੇ ਵੀ ਆ ਗਏ ਹਨ। ਸਭ ਨੇ ਦੇਖ ਕੇ ਸੀਸ ਨਿਵਾਏ, ਸਾਰਿਆਂ ਨੇ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਦਰਸ਼ਨ ਦਰਾਰ ਦੇਖ ਕੇ ਸੀਸ ਨਿਵਾਏ। ਤਿੰਨ ਮਹਿ ਮਾਨੀ ਜੋ ਸਰਦਾਰ, ਇਹਨਾਂ ਕਹਿੰਦੇ ਪਿੰਡ ਦੇ ਲੋਕਾਂ ਜਿਹੜਾ ਕੋਈ ਬੜਾ ਹੰਕਾਰੀ ਜਾ ਇਹ ਸਰਦਾਰ ਹੈ ਸੀ। ਨਹੀਂ ਪੰਗੂਰੇ ਦਿਸ ਪੱਗ ਧਾਰ, ਤੇਰੇ ਬੈਠਣ ਵਾਸਤੇ ਉਹ ਪੀੜਾ ਜਾ ਕਹਿੰਦੇ ਡਾਹਿਆ ਹੋਇਆ ਸੀ, ਉਸਦੀ ਤਰਫ਼ ਤਾਂ ਇਹਨੇ ਪੈਰ ਹੀ ਨਹੀਂ ਰੱਖਿਆ, ਉੱਧਰ ਨੂੰ ਤਾਂ ਗਿਆ ਹੀ ਨਹੀਂ। ਸ੍ਰੀ ਗੁਰ ਤਰੇ ਪਰਿਅੰਕ ਨਿਹਾਰਾ, ਇਹ ਸਰਦਾਰ ਨੇ ਗੁਰੂ ਅੰਗਦ ਸਾਹਿਬ ਜੀ ਦੇ ਹੇਠ ਵੀ ਪਣਗ ਡਾਹਿਆ ਹੋਇਆ, ਪਣਗ ਤੇ ਬੈਠੇ ਹੈ। ਤਰੇ ਨਾ ਬੈਠੋ ਇਮ ਜੇ ਧਾਰਾ, ਆਪਣੇ ਆਪ ਜੀ ਵਿੱਚ ਇਉਂ ਧਾਰਿਆ ਵੀ ਮੈਂ ਹੇਠਾਂ ਕਿਉਂ ਬੈਠਾ ਬਾਕੀ ਲੋਕਾਂ ਵਾਂਗ, ਮੈਂ ਸਰਦਾਰ ਹਾਂ ਪਿੰਡ ਦਾ। ਜਾਏ ਸਿਰਾਨੇ ਕੀ ਦਿਸ਼ ਬੈਠਾ, ਮੂਹਰੇ ਕਹਿੰਦੇ ਸਰਦਾਰ ਨਾ ਇਸ ਤਰ੍ਹਾਂ ਉਹ ਜਿਹੜਾ ਪਣਗਾ ਸਿਰਹਾਣਾ ਹੈ ਉਸਦੀ ਤਰਫੇ ਜਾ ਬੈਠਾ ਹੈ। ਸਰਦਾਰੀ ਕੇ ਮਾਨ ਅਮੈਠਾ, ਬੜੇ ਭਾਰੀ ਸਰਦਾਰ ਦੀ ਮਾਨ ਮਾਣ ਹੰਕਾਰ ਵਿੱਚ ਆਕੜਿਆ ਹੋਇਆ ਹੈ। ਮੂਰਖ ਨਹਿ ਜਾਨੀ ਵਡਿਆਈ, ਮੂਰਖ ਸਰਦਾਰ ਨੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਜਿਹੜੀ ਵਡਵਡਿਆਈ ਉਹ ਜਾਣੀ ਨੀ ਸਮਝੀ ਨਹੀਂ। ਮੈਂ ਸਰਦਾਰ ਲਖ ਹੈ ਗਰਬਾਈ, ਹੰਕਾਰ ਕਰਕੇ ਜਾਣਦਾ ਸੀ ਵੀ ਮੈਂ ਬਹੁਤ ਵੱਡਾ ਸਰਦਾਰ ਹਾਂ। ਸੁਨ ਗੁਰ ਪਿਖ ਤੂਸ਼ਨ ਹੀ ਠਾਨੀ, ਗੁਰੂ ਮਹਾਰਾਜ ਨੇ ਵੇਖ ਕੇ ਇਸ ਤਰ੍ਹਾਂ ਇਹਦੇ ਬੱਲੀ ਵੀ ਚਲੋ ਮੇਲੀ ਮਿਲਾਪੀ ਹੈ, ਹੰਕਾਰ ਹੁੰਦਾ ਹੀ ਹੈ ਪਦਾਰਥ ਦਾ, ਤੇ ਚੁੱਪ ਹੀ ਕਰ ਲਈ ਹੈ। ਮੇਲੀ ਜਾਨ ਨਾ ਕਛੂ ਬਖਾਨੀ, ਇਹ ਸਾਡਾ ਮੇਲੀ ਜਲਦੀ ਹੈ ਮਿਲਾਪੀ ਹੈ, ਇਸ ਕਰਕੇ ਇਹਨੂੰ ਕੁਝ ਨੀ ਕਿਹਾ ਵੀ ਇਹ ਤੂੰ ਕੀ ਕਰ ਰਿਹਾ ਹੈ ਮੂਰਖਾ। ਬੈਠ ਘੜੀ ਘਰ ਗਮਨਿਓ ਜਾ ਮੂਡ, ਇਸ ਤਰ੍ਹਾਂ ਇਹ ਘੜੀ 24 ਮਿੰਟ ਜੇ ਬੈਠ ਕੇ ਮਹਾਰਾਜ ਕੋਲ ਕਹਿੰਦੇ ਮੂਰਖ ਅਖੀਰੀ ਚੁੱਪ ਚਪਾਤਾ ਉੱਠ ਕੇ ਚਲੇ ਆ ਗਿਆ ਘਰ ਵੱਲ ਨੂੰ। ਮਹਿਮਾ ਲਖੀ ਨਾ ਗੁਣ ਗਨ ਗੂੜ, ਕਹਿੰਦੇ ਗੁਜੇ ਗੁਣਾ ਵਾਲੇ ਜੇ ਸਤਿਗੁਰੂ ਹਨ ਸੂ ਗੁਜੇ ਗੁਣਾ ਵਾਲੇ ਗੁਣ, ਉਹਨਾਂ ਦੀ ਮਹਿਮਾ ਨੀ ਇਹ ਸਰਦਾਰ ਹੰਕਾਰੀ ਨੇ ਜਾਣੀ। ਪਿੱਛੇ ਸਿੱਖਿਆ ਨਾ ਗੁਰ ਸੰਗ ਕਹਿਓ, ਜਦੋਂ ਚਲਿਆ ਗਿਆ ਬਾਅਦ ਵਿੱਚ ਸਿਆਣੇ ਗੁਰਸਿੱਖਾਂ ਨੇ ਸਤਿਗੁਰੂ ਜੀ ਨੂੰ ਕਿਹਾ ਇਹ ਤੋ ਮਤ ਮੂਰਖ ਹੀ ਲਹਿਓ। ਜਿਹੜਾ ਸਰਦਾਰ ਜਿਹਾ ਆਇਆ ਇਹ ਤਾਂ ਬੜਾ ਬੜਾ ਤਕੜਾ ਮੂਰਖ ਹੀ ਜਾਣੇ ਵੇਖਿਆ ਹੈ। ਉਚਿਤ ਅਵਨ ਪਰ ਬੈਠਣ ਇਹ ਬੈਠਣ ਇਹਾ, ਇੱਥੇ ਆਪ ਦੀ ਹਜ਼ੂਰੀ ਵਿੱਚ ਯੋਗਤਾ ਇਹ ਸੀ ਵੀ ਧਰਤੀ ਉਪਰੀ ਇਹ ਬੈਠਦਾ। ਪੁਨ ਨਾ ਪੰਗੂਰੇ ਕੀ ਦਿਸ਼ ਲਹਾ, ਤੁਸੀਂ ਮਾਰਾ ਮਾਣ ਸਤਿਕਾਰ ਕਰਨ ਵਾਸਤੇ ਪੀੜਾ ਢਹਾ ਦਿੱਤਾ ਸੀ ਉਹਦੇ ਤਰਫੇ ਦੇਖਿਆ ਹੀ ਨੀ ਇਸੇ ਨੇ। ਵਰਜਤ ਵਰਜਤ ਜਾਏ ਸਿਰਾਨੇ, ਮਹਾਰਾਜ ਸਾਡੇ ਰੋਕਦਿਆਂ ਦੋਖਦਿਆਂ ਤੁਹਾਡੇ ਪਰੰਗਰੇ ਸਰਹਾਣੇ, ਬੈਠਿਓ ਕੁਛ ਨਾ ਅਦਾਇਬ ਜਾਣੇ, ਮੱਲੋ ਮੱਲੀ ਜਾ ਬੈਠਿਆ ਤੁਹਾਡਾ ਮਹਾਰਾਜ ਕੋਈ ਭੂਰਾ ਮਾਤਰ ਵੀ ਇਹ ਸਰਦਾਰ ਨੇ ਹੰਕਾਰ ਅਦਵਨੀ ਕੀਤਾ। ਸੁਣ ਸ੍ਰੀ ਅੰਗਦ ਸਹਿਜ ਸੁਭਾਏ, ਇਸ ਵੇਲੇ ਇਸ ਤਰ੍ਹਾਂ ਸਿਆਣੇ ਗੁਰਸਿੱਖਾਂ ਤੋਂ ਸੁਣ ਕੇ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਸੁਤੇ ਸਿੱਧੀ ਵਾਕ ਬਖਾਨਿਓ ਸਭ ਨੇ ਸੁਣਾਏ, ਗੁਰਸਿੱਖਾਂ ਨੂੰ ਨਗਰ ਨਿਵਾਸ ਵਾਸੀ ਸੁਣਾਉਂਦਿਆਂ ਨੂੰ ਇਉਂ ਬਚਨ ਕਿਹਾ ਹੈ, ਪਲੰਗ ਪੰਗੂਰਾ ਕਛੂ ਨਾ ਰਹਿਓ। ਇੱਕ ਜਾਣ ਬੁਝ ਕੇ ਨੀ ਸੁੱਤੇ ਸਵਾ ਮੁੱਖੋਂ ਬਚਨ ਨਿਕਲੇ, ਕਹਿੰਦੇ ਵੀ ਚੰਗਾ ਹੁਣ ਨਾ ਕੋਈ ਪਣਗ ਤੇ ਨਾ ਕੋਈ ਇਹਦਾ ਪੀੜਾ ਪੂੜਾ, ਇਹਦਾ ਕੁਛ ਨੀ ਰਿਹਾ ਹੈ। ਅਬ ਤੇ ਇਨਕੋ ਸਭ ਕੁਛ ਦਹਿਓ, ਹੁਣ ਤੋਂ ਬਾਅਦ ਇਹਨਾਂ ਦਾ ਸਭ ਕੁਛ ਕਹਿੰਦੇ ਸੜ ਮਚ ਗਿਆ, ਦਬਦ ਹੋ ਗਿਆ। ਕਰਨ ਬੇਅਦਬੀ ਵੱਡੇ ਅਨਕੇਰੀ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦਾ ਘਰ ਹੈ ਸਭ ਤੋਂ ਵੱਡਾ, ਉਸ ਵੱਡੇ ਗੁਰੂ ਨਾਨਕ ਸਾਹਿਬ ਦੇ ਘਰ ਦੀ ਬੇਅਦਬੀ ਕਰਨ ਕਰਕੇ ਨਾਸ ਦੇਤ ਕਰ ਵੱਡੇ ਹੋ ਵਡੇਰੀ। ਕਿੰਨਾ ਕਹਿੰਦੇ ਵੱਡਿਆਂ ਤੋਂ ਵੱਡਾ ਹੋਵੇ, ਵੱਡਿਆਂ ਦੀ ਬੇਅਦਬੀ ਕਰਨ ਕਰਕੇ ਉਹਦਾ ਸਭ ਕੁਛ ਨਾਸ ਕਰ ਦਿੰਦੀ ਹੁੰਦੀ ਹੈ। ਵੱਡਿਆਂ ਕੋ ਠਾਨਹਿ ਸਨਮਾਨ, ਜਿਹੜਾ ਵੀ ਗੁਰਸਿੱਖੋ ਆਪ ਤੋਂ ਵੱਡਿਆਂ ਦਾ ਸਨਮਾਨ ਸਤਿਕਾਰ ਕਰੇ, ਸੋ ਜਾਣਹੁ ਇਹੋ ਹੋਏ ਮਹਾਨ। ਜਾਣ ਲਓ ਵੀ ਇੱਕ ਦਿਨ ਮਹਾਨ ਤੋਂ ਮਹਾਨ ਵੱਡਾ ਹੋ ਜਾਵੇਗਾ। ਤਬ ਤੇ ਘਟਕ ਘਟਕ ਘਟ ਗਏ, ਗੁਰੂ ਮਹਾਰਾਜ ਨੇ ਸੁੱਤੇ ਸਿੱਧੀ ਬਚਨ ਕਹੇ ਆ, ਕਹਿੰਦੇ ਤਦੋਂ ਤੋਂ ਜਿਹੜਾ ਵੱਡਾ ਸਰਦਾਰ ਸੀ ਘਟਦਿਆਂ ਘਟਦਿਆਂ ਜਮੇ ਘਟ ਗਿਆ ਹੈ, ਬੇੜਾ ਗਰਕ ਹੋ ਗਿਆ ਹੈ। ਨਹਿ ਉਕਸੇ ਸੋ ਬਿਨਾਸੀ ਪਏ, ਤਾਂ ਉੱਚੇ ਹੋ ਹੀ ਨਹੀਂ ਸਕੇ ਹਨ, ਬਿਲਕੁਲ ਖਾਤੀਵੀ ਹੋਏ, ਕੋਈ ਸਰਦਾਰ ਰਹੇ ਹੀ ਨਹੀਂ ਪਿੰਡ ਵਿੱਚ। ਇਸ ਪ੍ਰਕਾਰ ਗੁਰ ਫੇਰਾ ਪਾਏ, ਇਸ ਤਰ੍ਹਾਂ ਗੁਰੂ ਮਹਾਰਾਜ ਜੀ ਹਰੀਕੇ ਪਿੰਡ ਵਿੱਚ ਤੇ ਨਾਂਗੇ ਦੀ ਸਰਾਂ ਆਪਣੇ ਜਨਮ ਨਗਰ ਵਿੱਚ ਫੇਰਾ ਪਾ ਕੇ ਚੱਕਰ ਲਾ ਕੇ ਬਹੁਰ ਖਡੂਰ ਬਿਰਾਜੇ ਆਏ। ਕਹਿੰਦੇ ਸ੍ਰੀ ਖਡੂਰ ਸਾਹਿਬ ਵਿੱਚ ਆ ਬਿਰਾਜਮਾਨ ਹੋਏ, ਆ ਸਜੇ ਹਨ ਸ੍ਰੀ ਅੰਗਦ ਨਿਤ ਬੇਪਰਵਾਹ। ਕਹਿੰਦੇ ਹੈ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਹਮੇਸ਼ਾ ਬੇਪਰਵਾਹ ਹੈ, ਨੀਰ ਕਮਲ ਸਮ ਲੇਪ ਨਾ ਕਾਹੇ। ਪਾਣੀ ਵਿੱਚ ਕਮਲ ਰਹਿੰਦਾ ਹੈ, ਉਹਨੂੰ ਕੋਈ ਲਪਾਏ ਮਾਨ ਨਹੀਂ ਹੁੰਦੀ ਹੈ, ਅਸੰਗ ਰਹਿੰਦਾ ਪਾਣੀ ਵਿੱਚ, ਇਉਂ ਸੰਸਾਰ ਤੇ ਪਦਾਰਥਾਂ ਰੂਪ ਪਾਣੀ ਵਿੱਚ ਰਹਿੰਦੇ ਹੋਏ, ਲੋਕਾਂ ਵਿੱਚ ਰਹਿੰਦੇ ਮਾਰਾ ਕਮਲ ਵਾਂਗੂ ਨਲੇਪ ਰਹਿੰਦੇ, ਅਸੰਗ ਰਹਿੰਦੇ, ਕੋਈ ਅਸਰ ਨਹੀਂ ਹੈ। ਬੁਰੀ ਭਲੀ ਕੁਛ ਸੁਣਿਆ ਨਾ ਕਹੇ, ਜਿਵੇਂ ਦੁਨੀਆਂ ਦੇ ਲੋਕ ਕੋਈ ਚੰਗੀਆਂ ਮੰਦੀਆਂ ਗੱਲਾਂ ਕਹਿੰਦੇ ਸੁਣਦੇ ਹੁੰਦੇ, ਆਪ ਨਾ ਕੋਈ ਚੰਗੀ ਮੰਦੀ ਸੁਣਦੇ ਆ ਨਾ ਕਹਿੰਦੇ ਆ ਗੱਲਬਾਤ। ਆਪਣੇ ਪਰਚੇ ਮਹਿ ਨਿਤ ਰਹੇ, ਆਪਣੇ ਵਾਹਿਗੁਰੂ ਦੇ ਪ੍ਰੇਮ ਪਰਚੇ ਵਿੱਚ ਹੀ ਹਮੇਸ਼ਾ ਜੁੜੇ ਰਹਿੰਦੇ, ਪ੍ਰੇਮ ਨਾਲ ਵਾਹਿਗੁਰੂ ਵੀ ਜੁੜੇ ਰਹਿੰਦੇ। ਆਸ਼ਰਮ ਵਰਨ ਰੀਤ ਜੋ ਧਰਹੀ, ਇਸੇ ਤਰ੍ਹਾਂ ਜਿਹੜਾ ਕੋਈ ਆਸ਼ਰਮ ਹੈ ਵੀ ਮੈਂ ਬਾਨਪ੍ਰਸਤੀ, ਮੈਂ ਸੰਨਿਆਸੀ ਹਾਂ, ਮੈਂ ਜੀ ਬ੍ਰਹਮਚਾਰੀ, ਇਹੋ ਜੀ ਜਿਹੜੀ ਮਰਿਆਦਾ ਧਰਦੇ ਰੱਖਦੇ ਹਨ। ਅਸਰਮ ਵਰਨ ਰੀਤ ਜੋ ਧਰਹੀ, ਇਸੇ ਤਰ੍ਹਾਂ ਵਰਨ ਦੀ ਵੀ ਮੈਂ ਬ੍ਰਾਹਮਣ ਹਾਂ, ਮੈਂ ਛਤਰੀ ਵੈਸ ਹਾਂ, ਮੈਂ ਸੂਦਰ ਹਾਂ, ਇਹੋ ਜੀ ਕਿਹੜੀ ਜੀ ਮਰਿਆਦਾ ਰੱਖਦੇ ਹੈ। ਸੋ ਗੁਰ ਸੰਗਤ ਕੋ ਨਹਿ ਕਰਹੀ, ਗੁਰੂ ਅੰਗਦ ਸਾਹਿਬ ਮਹਾਰਾਜ ਦੀ ਆ ਕੇ ਸੰਗਤ ਨਹੀਂ ਕਰਦਾ ਹੈ। ਇੱਕ ਸਮਾਨ ਆਸ਼ਰਮ ਅਰ ਅਧਰਮ, ਸਤਿਗੁਰੂ ਦੇ ਘਰ ਦੇ ਵੀ ਤਾਂ ਜਿਹੜਾ ਕੋਈ ਅਸਰਮ ਹੈ ਤੇ ਇਸੇ ਤਰ੍ਹਾਂ ਵਰਨ ਦਾ ਧਰਮ ਹੈ, ਇੱਕ ਸਮਾਨ ਇੱਕ ਬਰਾਬਰ, ਇੱਥੇ ਵਿਤਕਰਾ ਨਹੀਂ ਹੈ। ਸ੍ਰੀ ਗੁਰ ਕੇ ਇਨ ਤੇ ਨਹਿ ਭਰਮ, ਗੁਰੂ ਮਹਾਰਾਜ ਦੇ ਘਰ ਦੇ ਵਿੱਚ ਇਹਨਾਂ ਕਰਕੇ ਕੋਈ ਭਰਮ ਨਹੀਂ, ਇਹਨਾਂ ਭਰਮਾਂ ਤੋਂ ਰਹੇ ਤਾਂ ਨਾ ਵੀ ਇਹ ਵੀ ਬੜਾ ਸੰਨਿਆਸੀ ਮਹਾਨ ਹੈ, ਇਹ ਵੀ ਬ੍ਰਾਹਮਣ ਬਹੁਤ ਵੱਡਾ ਹੈ, ਇਹਨਾਂ ਕਰਕੇ ਕੋਈ ਭਰਮ ਨਹੀਂ ਹੈ ਤੇ ਕੋਈ ਮਾਨਤਾ ਨਹੀਂ, ਇਹਨਾਂ ਭਰਮਾਂ ਤੋਂ ਰਹਿਤ ਸਾਨੂੰ ਇੱਕ ਸਮਾਨ ਹੀ ਜਾਣਦੇ। ਮਾਟੀ ਕੇ ਬਾਸਨ ਕੋ ਦੇਖ, ਬਾਕੀ ਗੁਰੂ ਕੇ ਲੰਗਰ ਦੇ ਵਿੱਚ ਜਿਹੜੇ ਮਿੱਟੀ ਦੇ ਭਾਂਡੇ ਦੇ ਕਸੌਰੇ ਆਦਿਕ ਦੇਖ ਕੇ, ਮਿਲਹਿ ਨਾ ਕਰਮ ਜੋ ਕਰਤ ਵਿਸ਼ੇਖ, ਜਿਹੜੇ ਵਿਸ਼ੇਸ਼ ਕਰਕੇ ਕਰਮ ਕਾਂਡ ਕਰਦੇ ਹਨ ਉਹ ਨਹੀਂ ਆ ਕੇ ਮਿਲਦੇ ਜੁਲਦੇ। ਪ੍ਰੇਮ ਭਗਤ ਪਰਮੇਸ਼ੁਰ ਪ੍ਰੇਮ ਨਾਲ ਜਿਹੜੀ ਭਗਤੀ ਕਰਨੀ ਹੈ ਪਰਮੇਸ਼ਰ ਦੀ, ਉਪਦੇਸ਼ ਹੈ ਇਹ ਮੁਖਿਆ ਬਡੇਰੀ, ਇਹਦਾ ਉਪਦੇਸ਼ ਦਿੰਦੇ ਹੈ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਇਹ ਮੁੱਖ ਸਾਧਨ ਹੈ, ਜੋ ਆਉਂਦਾ ਉਹਨੂੰ ਕਹਿੰਦੇ ਵੀ ਪ੍ਰੇਮ ਨਾਲ ਤਕੜਾ ਹੋ ਕੇ ਭਗਤੀ ਕਰਿਆ ਕਰ। ਲੋਕ ਵੇਦ ਕੁੱਲ ਕਰਮ ਪ੍ਰਚਾਰਾ, ਜਿਵੇਂ ਲੋਕਾਂ ਦੇ ਕੰਮ ਨੇ ਤੇ ਵੇਦਾਂ ਦੇ ਵਿੱਚ ਕੋਈ ਕਰਮ ਕਾਂਡ ਦੇ ਕਰਮ ਦੱਸੇ ਹੋਏ ਆ, ਜਿਵੇਂ ਕੋਈ ਕੁਲ ਦੇ ਕਰਮ ਹੁੰਦੇ ਆ ਉਹਦਾ ਜਿਹੜਾ ਕੋਈ ਪ੍ਰਚਾਰ ਹੈ ਕਰਹਿ ਨਹੀਂ ਅਰ ਭੈ ਨਹਿ ਤਾਰਾ। ਲੋਕਾਂ ਦੇ ਕਰਮਾਂ ਦਾ ਵੀ ਪ੍ਰਚਾਰ ਨਹੀਂ ਕਰਦੇ, ਇਸ ਵੇਦਰਾਂ ਦੇ ਕਰਮਾਂ ਦਾ ਕੋਈ ਪ੍ਰਚਾਰ ਨਹੀਂ ਹੈ, ਕਿਸੇ ਕੁਲ ਦੇ ਕਰਮਾਂ ਦਾ ਪ੍ਰਚਾਰ ਨਹੀਂ ਹੈ, ਤੇ ਨਾ ਮਹਾਰਾਜ ਇਹਨਾਂ ਦਾ ਕੋਈ ਭਾਈ ਢਾਦੇ ਹਨ। ਜਾਂ ਤੇ ਲੋਕ ਸਮੀਪ ਨਾ ਆਵੇ, ਇਸ ਕਰਕੇ ਜਿਹੜੇ ਲੋਕਾਚਾਰੀ ਕਰਨ ਵਾਲੇ ਹੈ, ਵੇਦਾਂ ਦੇ ਕਰਮ ਅਨੁਸਾਰ ਮੱਥੇ ਤੇ ਤਿਲਕ ਲੰਜੂਜੇ ਲਾਉਣ ਵਾਲੇ, ਇਸੇ ਤਰ੍ਹਾਂ ਕੁਲ ਦੀ ਰੀਤੀ ਅਨੁਸਾਰ ਮੜੀਆਂ ਮਸਾਣਾਂ ਨੂੰ ਪੂਜਣ ਵਾਲੇ, ਗੁੱਗੇ ਮੜਿਆਂ ਨੂੰ ਮੱਥੇ ਟੇਕਣ ਵਾਲੇ ਮਹਾਰਾਜ ਦੇ ਕੋਲ ਨਹੀਂ ਆਉਂਦੇ। ਦੇਖ ਦੂਰ ਤੇ ਸੀਸ ਨਿਵਾਵੇ, ਦੂਰ ਦੇਖ ਕੇ ਗੁਰੂ ਅੰਗਦ ਸਾਹਿਬ ਨੂੰ ਸਿਰ ਨਿਵਾ ਦਿੰਦੇ ਆ, ਨੇੜੇ ਨਹੀਂ ਆਉਂਦੇ, ਕਿਉਂਕਿ ਇਹਨਾਂ ਨੂੰ ਗੁਰੂ ਨਾਨਕ ਦੀ ਸਿੱਖੀ ਤੇ ਸਿੱਖਿਆ ਚੰਗੀ ਨਹੀਂ ਲੱਗਦੀ। ਸੰਗਤ ਕਰਹਿ ਨਾ ਬੈਠੇ ਪਾਸ, ਨਾ ਗੁਰੂ ਮਹਾਰਾਜ ਦੀ ਸੰਗਤ ਕਰਦੇ ਹੈ, ਨਾ ਹੀ ਹਜ਼ੂਰੀ ਵਿੱਚ ਬੈਠਦੇ ਕੋਲ ਬੈਠਦੇ ਹਨ। ਸੁਣਹਿ ਨਾ ਬਚਨ ਭਾਗ ਘੱਟ ਜਾਸ, ਇਹਨਾਂ ਲੋਕਾਂ ਦੇ ਕਹਿੰਦੇ ਭਾਗ ਬਹੁਤ ਘੱਟ ਹੈ, ਬਹੁਤ ਮਾੜੇ ਹੈ, ਉਹ ਮਹਾਰਾਜ ਦੇ ਬਚਨ ਨਹੀਂ ਸੁਣਦੇ। ਸ੍ਰੀ ਨਾਨਕ ਕੀ ਸੰਗਤ ਜੇ, ਬਾਕੀ ਜੋ ਗੁਰੂ ਨਾਨਕ ਸਾਹਿਬ ਦੀ ਚਾਰੇ ਯੁਗਾਂ ਚਾਰੇ ਚੱਕਾਂ ਵਿੱਚ ਨੌ ਖੰਡਾਂ ਸੱਤਾਂ ਦੀਪਾਂ ਵਿੱਚ ਸੰਗਤ ਕਾਇਮ ਹੋਈ ਹੋਈ ਹੈ। ਦੂਰ ਦੂਰ ਤੇ ਆਵਹ ਤੇ, ਦੂਰੋਂ ਦੂਰੋਂ ਗੁਰੂ ਅੰਗਦ ਸਾਹਿਬ ਦੇ ਦਰਸ਼ਨ ਕਰਨ ਲਈ, ਸੰਗਤ ਕਰਨ ਲਈ, ਉਪਦੇਸ਼ ਸੁਣਨ ਲਈ ਚੱਲ ਚੱਲ ਕੇ ਆਉਂਦੀ, ਜਿੱਥੇ ਬੰਨ ਬੰਨ ਕੇ ਦਰਸ਼ਨ ਪਰਸਹਿ ਬਾਂਛਤ ਪਾਵੈ, ਸਾਹਿਬ ਪਹੁੰਚ ਕੇ ਗੁਰੂ ਅੰਗਦ ਸਾਹਿਬ ਦੇ ਸੰਗਤ ਦਰਸ਼ਨ ਪਾਉਂਦੀ ਹੈ, ਚਰਨਾਂ ਨੂੰ ਪਰਸਿਉਂਦੀ ਹੈ, ਮਨੁਸ਼ਿਤ ਫਲਾਂ ਨੂੰ ਪਾਉਂਦੀ ਹੈ, ਬਾਹਰ ਆਪਣੇ ਸਦਨ ਸਿਧਾਵੈ। ਉਸ ਬਾਹਰ ਫਿਰ ਜਿੰਨੀ ਸੰਗਤ ਦੂਰੋਂ ਦੂਰੋਂ ਆਈ ਆਪੋ ਆਪਣੇ ਘਰਾਂ ਵੱਲ ਨੂੰ ਪਰਤ ਜਾਂਦੀ ਹੈ। ਹੁਤੋ ਚੌਧਰੀ ਤਿਸੀ ਗਿਰਾਉਂ, ਇਸੇ ਕਹਿੰਦੇ ਖੂਡੂਰ ਸਾਹਿਬ ਪਿੰਡ ਦਾ ਇੱਕ ਚੌਧਰੀ ਸੀ ਜਿਸਦਾ ਨਾਮ ਸੀ ਮਲੂਕਾ। ਭਾਉ ਭਗਤ ਕੋ ਲਖ ਹੈ ਨਾ ਨਾਓ, ਇਹ ਵੀ ਵੇਲਾ ਖੂਡੂਰ ਸਾਹਿਬ ਵਿੱਚ ਰਹਿ ਰਿਹਾ ਸੀ, ਬਾਕੀ ਸੰਗਤ ਨੂੰ ਸਾਰਿਆਂ ਨੂੰ ਨਾਮ ਬਾਣੀ ਦਾ ਰੰਗ ਚੜਿਆ ਸੀ। ਕਹਿੰਦੇ ਪ੍ਰੇਮਾ ਭਗਤੀ ਕਿਵੇਂ ਕਰੀ ਹੈ, ਕਹਿੰਦੇ ਕਰਨੀ ਤਾਂ ਕੀ ਹੈ, ਨਾਮ ਨੀ ਜਾਣਦਾ ਸੀ ਪ੍ਰੇਮ ਭਗਤੀ ਦਾ। ਨਿਤਾ ਪ੍ਰਤੀ ਬਹੁਤੋ ਮਦ ਪਾਨੀ, ਕੀ ਹੈ ਹਮੇਸ਼ਾ ਬਹੁਤਾ ਸ਼ਰਾਬ ਹੀ ਪੀਂਦਾ ਰਹਿੰਦਾ ਸੀ। ਸਭ ਕੋ ਬਕ ਹੈ ਖੋਟ ਵੱਢ ਜਾਣੀ ਬਾਨੀ, ਜਦੋਂ ਕਹਿੰਦੇ ਸ਼ਰਾਬ ਦੇ ਨਜ਼ੇ ਵੀ ਕਾਨੂੰਨ ਹੋ ਜਾਂਦਾ, ਸਾਰਿਆਂ ਨੂੰ ਬੜਾ ਭਾਰੀ ਖੁੱਟ ਰਹੀ, ਬਕਵਾਸ ਮਾਰਦਾ, ਗਾਲਾਂ ਗਾਲਾਂ ਹੀ ਕੱਢਦਾ, ਇਹ ਪੁੱਠੇ ਲਫ਼ਜ਼ ਕਹਿੰਦਾ। ਮਿਰਗੀ ਰੋਗ ਹੁਤੋ ਤਿਸ ਭਾਰੀ, ਪਿੰਡ ਦਾ ਕਹਿੰਦੇ ਮਲੂਕਾ ਚੌਧਰੀ ਸੀ ਸ਼ਰਾਬੀ ਕਬਾਬੀ, ਇਹਨੂੰ ਕਹਿੰਦਾ ਬੜਾ ਭਾਰੀ ਮਿਰਗੀ ਦਾ ਰੋਗ ਸੀ, ਮਿਰਗੀ ਦਾ ਦੌਰਾ ਵੀ ਬੜਾ ਪੈਂਦਾ ਸੀ। ਵਿਆਕੁਲ ਕਰ ਹੈ ਉੱਠ ਹੈ ਜਿਸ ਬਾਰੀ, ਜਿਸ ਵੇਲੇ ਕਹਿੰਦੇ ਮਿਰਗੀ ਦਾ ਦੌਰਾ ਉੱਠਦਾ ਹੈ, ਇਹਨੂੰ ਬੜਾ ਵਿਆਕੁਲ ਕਰ ਦਿੰਦਾ, ਸੁਰਤ ਭੁਲਾ ਦਿੰਦਾ ਹੈ। ਇੱਕ ਦਿਵਸ ਤਿਸਕੇ ਮਨ ਆਈ, ਇੱਕ ਦਿਨ ਦੀ ਗੱਲ ਹੈ, ਸ਼ਰਾਬ ਸ਼ੁਰੂ ਬੀਤੀ ਨਹੀਂ ਸੀ, ਇਹਦੇ ਮਨ ਵਿੱਚ ਇਉਂ ਖਿਆਲ ਆ ਗਿਆ ਹੈ। ਸੁਣ ਪਿਖ ਸ੍ਰੀ ਅੰਗਦ ਵਡਿਆਈ, ਨਗਰ ਦੇ ਲੋਕ ਕਹਿੰਦੇ ਵੀ ਗੁਰੂ ਅੰਗਦ ਸਾਹਿਬ ਜੀ ਬੜੇ ਮਹਾਨ ਹੈ, ਜੋ ਇਹਨਾਂ ਦੇ ਦਰਸ਼ਨ ਕਰਦਾ ਉਹਨਾਂ ਦੇ ਰੋਗ ਸੋਗ ਕੱਟੇ ਜਾਂਦੇ, ਕੋਹੜ ਹਟ ਜਾਂਦੇ ਹੈ, ਵੇਖ ਕੇ ਤੇ ਸੁਣ ਕੇ ਬੜ ਬੜੇ ਆਈ। ਤਬ ਸਮੀਪ ਗੁਰ ਕੇ ਚੱਲ ਆਇਓ, ਇੱਕ ਦਿਨ ਮਲੂਕਾ ਚੌਧਰੀ ਵੀ ਮਹਾਰਾਜ ਦੀ ਵਡਿਆਈ ਸੁਣ ਕੇ ਵੇਖ ਕੇ ਹਜ਼ੂਰੀ ਵਿੱਚ ਚੱਲ ਆਇਆ ਹੈ। ਆਪਣੋ ਸਰਬ ਬਿਰਤਾਂਤ ਸੁਣਾਇਓ, ਤੇ ਆਪਣਾ ਆ ਕੇ ਸਾਰਾ ਜਿਹੜਾ ਕੋਈ ਪ੍ਰਸੰਗ ਹੈ ਸੁਣਾ ਦਿੱਤਾ ਹੈ। ਆਪ ਤਪਾ ਜੀ ਪਰਮ ਕਿਰਪਾਲ, ਕਹਿਣ ਲੱਗਿਆ ਕਿ ਮਹਾਰਾਜ ਮੈਂ ਸ਼ਰਾਬ ਬਹੁਤ ਹੀ ਪੀਨਾ ਤੇ ਮਿਰਗੀ ਦਾ ਜਿਹੜਾ ਦੌਰਾ ਉਹ ਵੀ ਮੈਨੂੰ ਤਕੜੇ ਹੀ ਉੱਠਦਾ ਹੈ। ਕਹਿਣ ਲੱਗਿਆ ਹੇ ਸਤਿਗੁਰੂ ਤਪਾ ਜੀ ਆ ਬੜੇ ਮਹਾਨ ਹੋ, ਸਭ ਭਾਖ ਹੈ ਤੁਮ ਸੁਜਸ ਵਿਸਾਲ, ਜਿੰਨੇ ਮਹਾਰਾਜ ਇੱਥੇ ਖਡੂਰ ਸਾਹਿਬ ਵਿੱਚ ਰਹਿੰਦੇ ਜਿਮੀਦਾਰ, ਬਾਕੀ ਲੋਕ ਜਿੰਨੇ ਬਾਹਰੋਂ ਆਉਂਦੇ ਆ, ਤੁਹਾਡਾ ਬੜਾ ਸ੍ਰੇਸ਼ਟ ਜਸ ਕਹਿੰਦੇ ਹੈ। ਰੋਗ ਅਧਿਕ ਮੇਰੇ ਤਨ ਮਾਹੀ, ਤੁਹਾਡੇ ਦਰਸ਼ਨ ਕੀਤੇ ਆ, ਬਚਨ ਸੁਣਿਆ, ਰੋਗ ਮਿਟ ਜਾਂਦੇ ਆ, ਮੇਰੇ ਸਰੀਰ ਦੇ ਵਿੱਚ ਬੜਾ ਭਾਰੀ ਤਕੜੇ ਕਈ ਰੋਗ ਹੈ। ਕਰੋ ਕਿਰਪਾ ਜਿਮ ਇਹੋ ਮਿਟ ਜਾਹੀ। ਹਾਂ ਮਹਾਰਾ ਕਿਰਪਾ ਕਰ ਦਿਓ ਜਿਵੇਂ ਮਿਰਗੀ ਦਾ ਰੋਗ ਮੇਰਾ ਖਤਮ ਜਾਵੇ। ਤਬ ਪ੍ਰਤੀਤ ਉਰ ਮੁਕ ਹੋਵੇ। ਰੋਗ ਤਾਂ ਮਹਾਰਾ ਮੇਰੇ ਹਿਰਦੇ ਵਿੱਚ ਵੀ ਯਕੀਨ ਭਰੋਸਾ ਆ ਜਾਏਗਾ। ਜਿਮ ਇਹੋ ਕੀਰਤ ਬ੍ਰਿੰਦ ਸੁਣਾਵੇ। ਮਹਾਰਾ ਲੋਕ ਤੁਹਾਡੀ ਬੜੀ ਮਹਿਮਾ ਕਰ ਸੁਣਾਉਂਦੇ ਵੀ ਮਹਾਰਾਜ ਦੇ ਦਰਸ਼ਨ ਕੀਤਿਆਂ ਹੋਇਆ ਦੁੱਖ ਚਲੇ ਜਾਂਦੇ, ਰੋਗ ਨਾਸ ਹੋ ਜਾਂਦੇ। ਸੁਣ ਕਿਰਪਾਲ ਇਹੋ ਬਾਕ ਬਖਾਨਾ। ਹਾਂ ਦਿਆਲੂ ਕਿਰਪਾਲੂ ਗੁਰੂ ਅੰਗਦ ਸਾਹਿਬ ਜੀ ਨੇ ਸੁਣ ਕੇ ਮਲੂਕੇ ਚੌਧਰੀ ਨੂੰ ਬਚਨ ਕਿਹਾ। ਜੇਕਰ ਤਿਆਗ ਦੇਹ ਮਦ ਪਾਨਾ। ਮਹਾਰਾਜ ਕਹਿੰਦੇ ਵੀ ਜੇ ਸ਼ਰਾਬ ਦਾ ਪੀਣਾ ਤੂੰ ਛੱਡ ਦੇਵੇਂ, ਸ਼ਰਾਬ ਪੀਣੀ ਹਟ ਜਾਏ। ਮਿਰਗੀ ਬਹਰ ਨਾ ਉੱਠ ਹੈ ਕਦਾਈ। ਜਿਹੜਾ ਮਿਰਗੀ ਦਾ ਤੈਨੂੰ ਦੌਰਾ ਉੱਠਦਾ ਹੈ ਨਾ, ਇਹ ਨੀ ਕਦੇ ਉੱਠੇਗਾ, ਮਿਰਗੀ ਦਾ ਦੌਰਾ ਨੀ ਕਦੇ ਤੈਨੂੰ ਪਵੇਗਾ। ਤਨ ਅਰੋਗ ਤੇਰੋ ਹੋਏ ਜਾਈ। ਤੇਰਾ ਜਿਹੜਾ ਸਰੀਰ ਹੈ ਬਿਲਕੁਲ ਨਿਰੋਗ ਹੋ ਜਾਏਗਾ, ਤੰਦਰੁਸਤ ਹੋ ਜਾਏਗਾ। ਜੇ ਆਇਸ ਉਲੰਘ ਕਿਤ ਕਾਲਾ। ਇੰਨੀ ਗੱਲ ਹੈ ਵੀ ਜੇ ਕਿਸੇ ਸਮੇਂ ਸਾਡੀ ਜਿਹੜੀ ਆਗਿਆ ਕੀਤੀ ਨਾ ਵੀ ਸ਼ਰਾਬ ਨੀ ਪੀਣੀ, ਰਾਤ ਉਲੰਘਣ ਕਰੇਗਾ ਸ਼ਰਾਬ ਪੀ ਲਵੇਗਾ। ਕਰ ਪਾਨ ਮਦ ਹੋਏ ਨਾ ਟਾਲਾ। ਹਾਂ ਇਸ ਤਰ੍ਹਾਂ ਕਹਿੰਦੇ ਸ਼ਰਾਬ ਨੂੰ ਪੀ ਲੈਣਾ ਕਰੇਗਾ ਤੇ ਤੂੰ ਹੋਏ ਨਾ ਟਾਲਾ, ਤੇਰੇ ਵੱਲੋਂ ਟਲਣਾ ਤੂੰ ਟਾਲਾ ਨੀ ਕਰੇਗਾ। ਤਬ ਮਿਰਗੀ ਹੋਵੇ ਤਨ ਆਏ। ਮਲੁਕੇ ਚੌਧਰੀ ਇਹ ਜਿਹੜਾ ਮਿਰਗੀ ਦਾ ਰੋਗ ਹੈ ਤੈਨੂੰ ਫੇਰ ਸਰੀਰ ਤੇ ਹੋ ਜਾਏਗਾ, ਫਿਰ ਦੌਰਾ ਪਵੇਗਾ। ਜਿਸ ਤੇ ਬਿਨਸ ਜਾਹ ਤਬ ਪ੍ਰਾਣ। ਹਾਂ ਜਿਸ ਮਿਰਗੀ ਦਾ ਦੌਰਾ ਐਸਾ ਆ ਕੇ ਪਵੇਗਾ ਕਹਿੰਦੇ ਤੇਰੇ ਪ੍ਰਾਣ ਹੀ ਨਾਸ ਹੋ ਜਾਣਗੇ, ਤੂੰ ਮਰ ਮੁੱਕ ਜਾਏਗਾ। ਸੁਣ ਬੰਧਨ ਕਰ ਸਦਨ ਸਿਧਾਰਾ। ਇਸ ਤਰ੍ਹਾਂ ਇਹ ਮਲੁਕਾ ਚੌਧਰੀ ਗੁਰੂ ਮਹਾਰਾਜ ਤੋਂ ਬਚਨ ਸੁਣ ਕੇ ਆਪਣੇ ਘਰ ਵੱਲ ਨੂੰ ਚਲਾ ਗਿਆ। ਤਿਆਗ ਦੀਨ ਮਦ ਪਾਨ ਕੁਡਾਰਾ। ਇਸ ਤਰ੍ਹਾਂ ਜਿਹੜਾ ਸ਼ਰਾਬ ਦਾ ਪੀਣਾ ਹੈ, ਜਿਹੜੀ ਖੋਟੀ ਆਲ ਸੀ, ਖੋਟੀ ਚਾਲ ਦਿੱਤੀ ਸੀ, ਇਹਨੇ ਛੱਡ ਦਿੱਤੀ ਹੈ। ਰੋਗ ਮਿਰਗੀ ਕੋ ਭਇਓ ਬਿਨਾਸਾ। ਜਦੋਂ ਇਹ ਸ਼ਰਾਬ ਦਾ ਨਸ਼ਾ ਛੱਡ ਦਿੱਤਾ ਹੈ, ਉਸੇ ਵੇਲੇ ਮਿਰਗੀ ਦਾ ਰੋਗ ਵੀ, ਮਿਰਗੀ ਦਾ ਦੌਣਾ ਪੀਣਾ ਵੀ ਹਟ ਗਿਆ। ਸਦਾ ਅਰੋਗੀ ਹੋਏ ਹੁਸਾ ਹੁਲਾਸਾ। ਹਾਂ ਸਦਾ ਨਿਰੋਗ ਹੋ ਕੇ ਆਨੰਦ ਪ੍ਰਸੰਨ ਖੁਸ਼ੀ ਰਹਿੰਦਾ ਹੈ। ਚਿਰੰਕਾਲ ਸੁਖ ਭੋਗ ਅਸੀਂ ਸਖਤੀ। ਗੁਰੂ ਮਹਾਰਾਜ ਦੇ ਬਚਨਾਂ ਤੇ ਇਹਨੇ ਯਕੀਨ ਭਰੋਸਾ ਨਹੀਂ ਕੀਤਾ। ਭੂਲ ਗਇਓ ਜੜ ਗੁਰ ਕੇ ਬੈਨ। ਗੁਰੂ ਅੰਗਦ ਸਾਹਿਬ ਮਹਾਰਾਜ ਨੇ ਮੁੱਖੋ ਬਚਨ ਕਹੇ ਸੀ, ਉਹ ਜੜ ਕੇ ਮੂਰਖ ਜਿਹੜਾ ਮਲੂਕਾ ਚੌਧਰੀ ਸੀ ਉਹ ਭੁੱਲ ਭੁੱਲ ਆ ਗਿਆ ਹੈ। ਪਤਾ ਨਿਹਾਰ ਲੀਨ ਭੀ ਨੈਣ। ਆਪਣੇ ਅੱਖਾਂ ਦੇ ਨਾਲ ਇਹਨੇ ਪ੍ਰਤਾਵਾ ਵੀ ਵੇਖ ਲਿਆ ਸੀ, ਜਾਣੀ ਪ੍ਰੀਖਿਆ ਵੀ ਕਰ ਲਈ ਸੀ ਵੀ ਜਦੋਂ ਦਾ ਮੈਂ ਸ਼ਰਾਬ ਪੀਣਾ ਛੱਡਿਆ, ਗੁਰੂ ਤੇ ਬਚਨ ਮੰਨੇ, ਉਦੋਂ ਤਾਂ ਮਿਰਗ ਦੌਰਾ ਪਿਆ ਨਹੀਂ ਹੈ। ਇੱਕ ਦਿਨ ਸ਼ਾਮ ਘਟਾ ਘੁੰਮਡਾਈ। ਇੱਕ ਦਿਨ ਦੀ ਗੱਲ ਹੈ ਕਹਿੰਦੇ ਕਾਲੀ ਜਿਹੜੀ ਘਟਾ ਹੈ ਨਾ ਕਹਿੰਦੇ ਘੁਲ ਕੇ ਆਈ ਹੈ। ਭਾਈ ਠੰਡ ਬੂੰਦਾ ਬਰਖਾਈ। ਜਦੋਂ ਕਹਿੰਦੇ ਬੱਦਲਾਂ ਵਿੱਚੋਂ ਬੂੰਦਾਂ ਜੀਆਂ ਬਰਸੀਆਂ ਤੇ ਬੜੀ ਠੰਡ ਜੀ ਹੋ ਗਈ ਹੈ। ਚਲਹਿ ਬਾਯੂ ਸੁਖ ਦੇਵ ਨਿਹਾਰੀ। ਇਸ ਤਰ੍ਹਾਂ ਕਹਿੰਦੇ ਸੁਖ ਦੇਣ ਵਾਲੀ ਜਿਹੜੀ ਹਵਾ ਚੱਲੀ ਹੈ ਠੰਡੀ ਠੰਡੀ। ਮਧੁਰ ਮਧੁਰ ਗਰਜਤ ਘਟਕਾਰੀ। ਉਧਰ ਜਿਹੜੀਆਂ ਕਾਲੀਆਂ ਘਟਾਵਾਂ ਹਨ ਉਹ ਕਹਿੰਦੇ ਮਿੱਠੀ ਮਿੱਠੀ ਟੁੰਡੇ ਨਾਲ ਗੱਜ ਰਹੀਆਂ। ਤਬ ਹੀ ਮਦਰਾ ਲੀਨ ਮੰਗਾਈ। ਉਹ ਕਹਿੰਦੇ ਮਲੂਕੇ ਚੌਧਰੀ ਨੇ ਝੱਟ ਫਾਟੀ ਸ਼ਰਾਬ ਮੰਗਵਾ ਲਈ ਹੈ। ਉਮਗਿਓ ਰਿਦਾ ਰਹਿਓ ਨਹ ਜਾਈ। ਇਸ ਤਰ੍ਹਾਂ ਰਿਹਾ ਨਹੀਂ ਗਿਆ, ਮਨ ਉਛਰਿਆ ਵੀ ਆਈ ਤਾਂ ਆਪਾਂ ਪੀ ਲਈਏ। ਕਰਿਓ ਪਾਨ ਮੁਖ ਨੁਕਲ ਮੰਗਾਏ। ਉਹ ਕਹਿੰਦਾ ਪਹਿਲਾਂ ਸ਼ਰਾਬ ਪੀ ਲਈ ਰੱਜ ਕੇ, ਫਿਰ ਕਹਿੰਦੇ ਇਸ ਤਰ੍ਹਾਂ ਮੂੰਹ ਤੋਂ ਜਿਹੜਾ ਉਹ ਨੁਕਲ ਨੁਕਲ ਜਿਹਾ ਕੋਈ ਅੰਬ ਮੁਜਾ ਖਾਈ ਦਾ ਪਤੌੜ ਜੇ ਖਾਈ ਰੇ, ਉਹ ਕਹਿੰਦੇ ਖਾਣ ਪੀਣ ਵਾਲਾ ਨੁਕਲ ਜਾ ਮੰਗਾ ਲਿਆ। ਆਵਤ ਚੜਿਓ ਅਮਲ ਉਰ ਛਾਏ। ਆਵਤ ਖਾਵਤ ਚੜਿਓ ਅਮਲ ਉਰ ਛਾਏ। ਇਸ ਤਰ੍ਹਾਂ ਕਹਿੰਦੇ ਨੁਕਲ ਜਾ ਖਾਂਦਿਆਂ ਚੜ ਗਿਆ ਕਹਿੰਦੇ ਅਮਲ ਔਰ ਦਾ ਕਹਿੰਦੇ ਛਾ ਗਿਆ, ਜਾਣੀ ਨਸ਼ੇ ਵਿੱਚ ਗੜੂਨ ਹੋ ਗਿਆ। ਜਾਏ ਉਰੂਡਿਓ ਬਹਰ ਅਟਾਰੀ। ਫਿਰ ਕੀ ਸ਼ਰਾਬ ਦਾ ਰੱਜਿਆ ਪੁੱਜਿਆ ਮਲੂਕਾ ਚੌਧਰੀ ਉੱਚੀ ਟਾਰੀ ਤੇ ਜਾ ਚੜਿਆ ਹੈ। ਬਿਖਨ ਬਹਾਰ ਬਰਖ ਤੋਂ ਬਾਰੀ, ਕਿਉਂਕਿ ਜਿਹੜਾ ਪਾਣੀ ਬਰਸ ਰਿਹਾ ਸੀ ਉਹਦੀ ਬਹਾਰ ਵੇਖਣ ਵਾਸਤੇ ਚੜਿਆ ਹੈ। ਗੁਰਦਿਸ਼ ਉੱਚੇ ਕਹਿਓ ਪੁਕਾਰਾ, ਰਾਏ ਸ਼ਰਾਬ ਦੇ ਰਜੇ ਹੋਏ ਨੇ, ਗੁਰੂ ਮਹਾਰਾਜ ਤਰਫ਼ ਮੂੰਹ ਜਾ ਕਰਕੇ ਉੱਚੀ ਦੇ ਕੇ ਕਿਹਾ ਹੈ, ਕਰ ਮਦ ਪਾਨ ਭਇਓ ਮਤ ਵਾਰਾ। ਹੇ ਗੁਰੂ ਅੰਗਦ ਸਾਹਿਬ ਜੀ, ਅੱਜ ਮੈਂ ਸ਼ਰਾਬ ਪੀ ਕੇ ਤੇ ਚੰਗੀ ਤਰ੍ਹਾਂ ਮਸਤ ਹੋ ਗਿਆ ਹਾਂ। ਤਪਾ ਹਟਾਇਓ ਹੁਕਮ ਤੁਮਾਰਾ। ਹੇ ਗੁਰੂ ਅੰਗਦ ਸਾਹਿਬ, ਤਪਾ ਜੀ, ਅੱਜ ਤੁਹਾਡਾ ਜਿਹੜਾ ਵਚਨ ਸੀ ਵੀ ਸ਼ਰਾਬ ਨਹੀਂ ਪੀਣੀ ਹੈ, ਮੈਂ ਹਟਾਤਾ, ਮੈਂ ਇਹ ਨਹੀਂ ਮੰਨ ਰਿਹਾ ਹਾਂ। ਬੂੰਦਾ ਬਰਖਤ ਵੱਡੀ ਬਹਾਰਾ, ਕਿ ਪਾਣੀ ਦੀਆਂ ਬੂੰਦਾਂ ਬਰਸ ਰਹੀਆਂ, ਬੜੀ ਬਹਾਰ ਲੱਗੀ ਹੋਈ, ਸ਼ੈਂਬਰ ਲੱਗੀ ਹੋਈ। ਰਹਿਓ ਨਾ ਜਾਏ ਮੋਹ ਤੇ ਕੈਸੇ, ਇਸ ਕਰਕੇ ਮਹਾਰਾਜ ਤਾਂ ਮੇਥੋਂ ਕਿਸੇ ਤਰ੍ਹਾਂ ਵੀ ਰਿਹਾ ਨਹੀਂ ਗਿਆ ਹੈ। ਪਾਵਤ ਅਤ ਪ੍ਰਮੋਦ ਮੈਂ ਐਸੇ, ਹੁਣ ਮਹਾਰਾਜ ਸ਼ਰਾਬ ਸ਼ੂ ਪੀ ਕੇ ਨੁਕਰ ਨੂੰ ਖਾ ਕੇ ਬੜਾ ਮਾੜਾ ਮੈਂ ਆਨੰਦ ਖੁਸ਼ੀਆਂ ਪਾ ਰਿਹਾ। ਸ੍ਰੀ ਅੰਗਦ ਸੁਨ ਬਿਕਸੇ ਤਬੈ, ਮਹਾਰਾਜ ਮਲੁਕ ਚੌਧਰੀ ਤੋਂ ਇਹ ਸ਼ਰਾਬ ਦੇ ਰਜੇ ਦੀ ਗੱਲ ਸੁਣ ਕੇ ਖਿੜਖਿੜਾ ਕੇ ਹੱਸੇ ਦੇ। ਕਹਿਓ ਸੁਚੇਤ ਹੋ ਤੂੰ ਅਬੈ, ਮਹਾਰਾਜ ਨੇ ਕਿਹਾ ਚੰਗਾ ਵੀ ਚੌਧਰੀਆ, ਤੂੰ ਵੀ ਤੂੰ ਹੁਸ਼ਿਆਰ ਹੋ ਜਾ, ਤਕੜਾ ਹੋ ਜਾ। ਛੁੱਟ ਮਿਰਗੀ ਆਈ ਦਿਸ਼ ਤੋਂ ਹੈ, ਜਿਹੜੀ ਮਿਰਗੀ ਹੈ ਕਹਿੰਦੇ ਛੁੱਟ ਕੀ ਵਾ ਤੇਰੀ ਤਰਫ ਆਈ, ਸਮਝ। ਹੁਕਮ ਹਟਾਵਨ ਕੀਨ ਸਮੋਹ ਹੈ, ਸਾਡੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਜਿਹੜਾ ਹੁਕਮ ਸੀ ਵੀ ਜਿਹੜਾ ਸ਼ਰਾਬ ਨਹੀਂ ਪੀਣੀ, ਉਹ ਤੂੰ ਮੋੜਨਾ ਕੀਤਾ ਹੈ। ਬਾਂਦੀ ਹੁਤੀ ਹੁਕਮ ਕੀ ਇਹੀ, ਇਹ ਜਿਹੜੀ ਮਿਰਗੀ ਹੈ ਕਹਿੰਦੇ ਗੁਰੂ ਨਾਨਕ ਸਾਹਿਬ ਦੇ ਹੁਕਮਾਂ ਦੇ ਵਿੱਚ ਬੰਨੀ ਹੋਈ ਸੀ, ਨੋੜੀ ਹੋਈ ਸੀ। ਹੁਕਮ ਨਾ ਰਹਿਓ ਟਿਕ ਹੈ ਕਬ ਏਕੇ ਹੀ, ਜਦੋਂ ਗੁਰੂ ਨਾਨਕ ਸਾਹਿਬ ਦੇ ਘਰ ਦਾ ਜਿਹੜਾ ਹੁਕਮ ਹੈ ਉਹ ਨੀ ਤੇਰੇ ਕੋਲ ਰਿਹਾ, ਇਹ ਕਿਸ ਤਰ੍ਹਾਂ ਵੀ ਟਿਕੇ, ਹੁਣ ਤੂੰ ਆ ਗਈ ਤਕੜਾ ਹੋ ਜਾ। ਤਤ ਛਿਨ ਉੱਠੀ ਚੌਧਰੀ ਜਾਏ, ਉਹਨਾਂ ਦੇ ਬਚਨ ਕਹਿਣ ਦੀ ਦੇਰੀ ਸੀ, ਕਹਿੰਦੇ ਮਲੂਕੇ ਚੌਧਰੀ ਨੂੰ ਮਿਰਗੀ ਦਾ ਦੌਰਾ ਉੱਠਿਆ ਬੜੀ ਛੇਤੀ, ਗਿਰਿਓ ਅਟਾਰੀ ਤੇ ਉਥਲਾਏ, ਫੇਰ ਕੀ ਉੱਚੀ ਅਟਾਰੀ ਤੋਂ ਉੱਠ ਕੇ ਹੇਠਾਂ ਅੱਡ ਗਿਆ ਹੈ। ਸੀਸ ਧਰਾ ਪਰ ਲੱਗਿਓ ਜਾਏ, ਆਉਂਦਿਆਂ ਸਾਰ ਜਿਹੜਾ ਧਰਤੀ ਤੇ ਸਿਰ ਸਿੱਧਾ ਆ ਲੱਗਾ, ਸਿੱਧਾ ਸਿਰ ਧਰਤੀ ਆ ਵਜਾ। ਟੁੱਟਿਓ ਨਿਕਸ ਮੀਜ ਤੇ ਤਬੈ, ਕਹਿੰਦੇ ਸਿਰ ਜਾ ਫੁੱਟ ਗਿਆ, ਮੂੰਹ ਮਿਝ ਜੀ ਜਿਹੜੀ ਉਹ ਸਿਰ ਚੋਂ ਚਿੱਟੀ ਜੀ ਨਿਕਲ ਗਈ ਹੈ। ਤਤ ਛਿਨ ਮਰਿਓ ਮੁਗਦ ਦੁੱਖ ਪਾਏ, ਛੇਤੀ ਕਹਿੰਦੇ ਮੂਰਖ ਮਲੂਕਾ ਚੌਧਰੀ ਦੁੱਖ ਪਾਉਂਦਾ ਹੋਇਆ ਮਰ ਮੁੱਕ ਗਿਆ। ਲਿਓ ਸੰਬੰਧਨ ਦਿਓ ਜਲਾਏ, ਇਸ ਤਰ੍ਹਾਂ ਕਹਿੰਦੇ ਸਾਖ ਸੰਬੰਧੀਆਂ ਨੇ ਇਕੱਠੇ ਹੋ ਕੇ ਚੁੱਕ ਲਿਆ ਹੈ, ਜਿਖਾ ਜੀ ਬਣਾ ਕੇ ਸਾੜ ਦਿੱਤਾ ਸ਼ਰਾਬੀ ਕਬਾਬੀ ਮਲੂਕਾ ਚੌਧਰੀ, ਹੋਰ ਇਹਦਾ ਕੀ ਕਰਨਾ ਸੀ, ਇਹੀ ਹਾਲ ਹੁੰਦਾ ਇਹ ਜਿਹਾ। ਸੋਰਠਾ ਸਤਿਗੁਰ ਸੋ ਉਪਹਾਸ ਕਰੇ, ਇਸ ਤਰ੍ਹਾਂ ਜਾਣੀ ਜਦੋਂ ਅਸੀਂ ਇਤਿਹਾਸ ਪੜ੍ਹਦੇ ਸਪਸ਼ਟ ਹੋ ਜਾਂਦੇ ਵੀ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਜਿਹੜਾ ਕੋਈ ਨਸ਼ਾ ਹੈ ਇਹਨੂੰ ਬਹੁਤ ਮਾੜਾ ਕਿਹਾ, ਮਾਨਸ ਭਰਿਆ ਆਣਿਆ ਮਾਨਸ ਭਰਿਆ ਪਾਏ, ਜਿਤ ਪੀਤਾ ਮਜ਼ਦੂਰ ਹੈ ਬਰਲ ਪਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੀ ਖਸਮੋ ਤੱਕੇ ਖਾ, ਜਿਤ ਪੀਤਾ ਖਸਮ ਬਿਸਰਾ ਦਰਗਾਹ ਮਿਲਿਆ ਸਜਾਏ, ਝੂਠਾ ਮਦਬੂਲ ਨਾ ਪੀਚੇ ਜੇ ਕਾ ਪਾਰ ਵਸਾਏ। ਇਹ ਗੁਰਬਾਣੀ ਵਿੱਚ ਸਪਸ਼ਟ ਬਚਨ ਦੇ ਹੁੰਦਿਆਂ ਹੋਇਆ ਸਾਡਾ ਲਾਣਾ ਵਿੱਚ ਇਹੋ ਜਿਹਾ ਕਹਿੰਦਾ ਨਹੀਂ, ਦਵਾਈ ਮਾਤਰ ਘੁੱਟ ਪੀ ਲੈਣੀ ਚਾਹੀਦੀ ਹੈ, ਕਈ ਤਾਂ ਅੰਮ੍ਰਿਤ ਸੰਚਾਰ ਕਰਨ ਲਵੇਗੀ, ਕਹਿੰਦੇ ਨਹੀਂ ਉਹ ਨਹੀਂ ਪੀਣੀ ਸ਼ਰਾਬ, ਦਵਾਈ ਦੇ ਤੌਰ ਤੇ ਤੁਸੀਂ ਥੋੜੀ ਬਹੁਤੀ ਬਰ ਸਕਦੇ ਹੋ, ਜਿਹੜਾ ਬੇੜੇ ਹੀ ਕਰਕ ਗਿਆ ਨਾ ਫਿਰ ਇਹੋ ਜਿਹਾ ਪੰਜ ਪਿਆਰਿਆਂ ਦਾ। ਗੁਰਬਾਣੀ ਦੀ ਹਜ਼ੂਰੀ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰੀ, ਉਹ ਤਾਂ ਕਹਿੰਦੇ ਝੂਠਾ ਮਦ ਮੂਲ ਨਾ ਪੀਚੀ ਜੇ ਕਾ ਪਾਰ, ਵੀ ਜਿੱਥੇ ਤੱਕ ਵਾਹ ਪੇ ਜੇ ਮੌਤ ਹੋ ਜਾਏ ਤਾਂ ਮਰ ਜਾਓ ਤਾਂ ਮਰ ਜਾਓ, ਪਰ ਇਹ ਨਾ ਪੀਓ। ਕਿੱਥੇ ਕਹਿੰਦੇ ਦਵਾਈ ਨਾਲ ਮਤ ਮਰ ਜਾਓ। ਆ ਨਵੀਂ ਅਭਿਗਿਆਨੀ ਉੱਠੇ ਕਹਿੰਦੇ ਇਹ ਜਿਹੜਾ ਜੰਗ ਯੁੱਧ ਵਿੱਚ ਕਹਿੰਦੇ ਆ ਸੁੱਖਾ ਸੁੱਖਾ ਲਿਖਿਆ ਭੀਮ ਲਿਖੀ ਹੈ, ਇਹ ਨਹੀਂ ਕਹਿੰਦੇ ਇਤਿਹਾਸ ਸਹੀ ਲਿਖਿਆ, ਜਿਹੜਾ ਜੰਗ ਯੁੱਧ ਹੈ ਉਹ ਤਾਂ ਕਹਿੰਦੇ ਸ਼ਰਾਬ ਸ਼ਰੂਬ ਪੀ ਕੇ ਹੁੰਦਾ, ਵੇਖੋ ਫੌਜੀ ਪੀਂਦੇ ਆ ਫਿਰ ਕਹਿੰਦੇ ਲੜਦੇ, ਇਸ ਕਰਕੇ ਕਹਿੰਦੇ ਸੋਧ ਕੇ ਇਤਿਹਾਸ ਲਿਖਣਾ ਚਾਹੀਦਾ ਵੀ ਹਾਂ ਜੰਗ ਵੀ ਜਿਹੜੀ ਸ਼ਰਾਬ ਪੀ ਲੈਣੀ ਹੈ ਇਹ ਕੋਈ ਮਾੜੀ ਨਹੀਂ ਹੈ। ਇਸ ਤਰ੍ਹਾਂ ਦੀਆਂ ਗੱਲਾਂ ਇਹ ਜਿਹੜੇ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਨੂੰ ਜਾਣਦੇ ਨਹੀਂ ਹੈ, ਬਾਣੀ ਦੇ ਸਿਧਾਂਤ ਨੂੰ ਸਮਝਦੇ ਨਹੀਂ, ਉਹ ਐਸਾ ਕੁਛ ਕਰ ਰਹੇ ਹੈ। ਕਹਿੰਦੇ ਇਹਦੇ 'ਚ ਮਾੜਾ ਕੀ ਹੈ ਜੀ, ਲੈ ਦਾਤਣ ਅਸੀਂ ਕਰ ਹੀ ਲੈਂਦੇ ਹਾਂ, ਕਿੱਕਰ ਦੀ ਗੁੜ ਵੀ ਅਸੀਂ ਖਾ ਹੀ ਲੈਂਦੇ ਹਾਂ, ਇਹ ਹਰ ਪਾਸੇ ਗੁੜ ਦੀ ਵਰਤੋਂ ਕਰਦੇ ਹਾਂ, ਦੂਜਾ ਪਾਣੀ ਤਾਂ ਸੱਪੀਏ ਬਿਨਾਂ ਸਰਦਾ ਹੀ ਨਹੀਂ ਹੈ। ਲੈ ਫਿਰ ਕੀ ਹੈ, ਕਹਿੰਦੇ ਗੁੜ ਹੈ, ਕਿੱਕਰ ਦਾ ਸੱਕ ਹੈ ਅਤੇ ਪਾਣੀ ਹੈ, ਇੰਨਾ ਹੀ ਹੈ ਵੀ ਉਧਾਰ ਕੀ ਕੱਢਿਆ ਹੈ, ਅਤੇ ਮਾੜੀ ਚੀਜ਼ ਤਾਂ ਕੋਈ ਹੈ ਨਹੀਂ ਹੈ। ਇਸ ਕਰਕੇ ਚਲੋ ਵੀ ਤੰਬਾਕੂ ਮਾੜਾ ਕਹਿ ਦਿਆਂਗੇ, ਇਹਦੇ ਵਿੱਚ ਤਾਂ ਕੋਈ ਮਾੜੀ ਚੀਜ਼ ਪੈਂਦੀ ਨਹੀਂ ਹੈ, ਇਹ ਤਾਂ ਪੀ ਲੈਣੀ ਚਾਹੀਦੀ ਹੈ। ਵੀ ਠੀਕ ਹੈ, ਮਾੜੀ ਚੀਜ਼ ਕੋਈ ਨਹੀਂ ਪੈਂਦੀ, ਕੰਮ ਤਾਂ ਸਾਰੇ ਮਾੜੇ ਹੈ, ਪਤਾ ਇਸ ਤਰ੍ਹਾਂ ਹੀ ਹੈ। ਉਹ ਬਾਹਰ ਕਰ ਲਾ, ਇੱਥੇ ਹੀ ਰੌਲਾ ਪਾਉਣਾ, ਮਸਤਾਨਾ ਨਾ ਹੋਵੇ। ਇਸ ਤਰ੍ਹਾਂ ਇਹ ਚਲੋ ਕਿੱਕਰ ਦੇ ਵੀ ਸੱਕ ਪੈ ਗਿਆ ਮਾੜਾ ਨਹੀਂ ਹੈ, ਗੁੜ ਪੈ ਗਿਆ ਮਾੜਾ ਨਹੀਂ ਹੈ, ਪਾਣੀ ਪੈ ਗਿਆ ਮਾੜਾ ਨਹੀਂ ਹੈ, ਇਹ ਫਿਰ ਦ੍ਰਿਸ਼ਟਾਂਤ ਦਿੰਦੇ। ਕਹਿੰਦੇ ਸਿਰਫ ਅੱਗ 'ਤੇ ਹੀ ਰੱਖ ਕੇ ਅਰਕ ਕੱਢਿਆ ਹੋਇਆ ਹੈ, ਇਹਦੇ ਵਿੱਚ ਕੀ ਫਿਰ ਮਾੜਾ ਹੋ ਗਿਆ, ਉਹਦਾ ਹੀ ਅਰਕ ਹੈ। ਇਹ ਇਹ ਮਾੜਾ ਇਸ ਕਰਕੇ ਹੈ ਵੀ ਇਹਦੇ ਕੰਮ ਸਾਰੇ ਮਾੜੇ ਹੈ। ਚਲੋ ਆਪਾਂ ਪ੍ਰਗਟ ਰੂਪ ਦੇ ਵਿੱਚ ਦੇਖ ਲਈਏ, ਕਿਸੇ ਦਾ ਮਿੱਟੀ ਦਾ ਬੁੱਕ ਤੁਸੀਂ ਕਿਸੇ ਦੇ ਮਾਰੋ, ਕੋਈ ਸੱਟ ਮਾਰਦਾ, ਪਾਣੀ ਦਾ ਬੁੱਕ ਭਰ ਕੇ ਤੁਸੀਂ ਕਿਸੇ ਦੇ ਮਾਰੋ, ਸੱਟ ਮਾਰਦਾ, ਕੋਈ ਨਹੀਂ। ਹਾਂ, ਮਿੱਟੀ ਦਾ ਬੁੱਕ ਮਾਰੋ ਤਾਂ ਵੀ ਨਹੀਂ ਸੱਟ ਮਾਰਦਾ, ਪਾਣੀ ਦਾ ਬੁੱਕ ਚੱਟੋ ਤਾਂ ਵੀ ਕੋਈ ਸੱਟ ਨਹੀਂ ਮਾਰਦਾ, ਕੋਈ ਜ਼ਖਮ ਨਹੀਂ ਕਰਦਾ ਹੈ। ਅਤੇ ਜੇ ਭਲਾ ਮਿੱਟੀ ਅਤੇ ਪਾਣੀ ਨੂੰ ਮਿਲਾ ਲਓ ਇਕੱਠੇ, ਅਤੇ ਫਿਰ ਉਹਨੂੰ ਗੁੰਨ ਲਓ, ਗਲੇਲਾ ਜਿਹਾ ਬਣਾ ਲਓ, ਅਤੇ ਫਿਰ ਮਾਰੋ ਕਹਿੰਦਾ ਗਲੇਲ ਵਿੱਚ ਪਾ ਕੇ, ਅਤੇ ਫਿਰ ਤਾਂ ਸਿਰ ਪਾੜਦਾ ਨਾ। ਇਸੇ ਤਰ੍ਹਾਂ ਜੇ ਕਿਤੇ ਅੱਗ ਵਿੱਚ ਪਾ ਕਾ ਕੇ ਮਾਰੋ ਗਲੇਲਾ, ਫਿਰ ਤਾਂ ਬਜਿਆਂ ਸਾਰੀ ਭੋਗ ਪਾਉਂਦਾ ਹੈ। ਇਸ ਤਰ੍ਹਾਂ ਹੀ ਇਹ ਆ ਵੀ ਜਦੋਂ ਇਹ ਪਾਣੀ ਅਤੇ ਗੁੜ ਅਤੇ ਕੱਕਰ ਦਾ ਸੱਕ ਕੱਢ ਕੇ ਨਾ ਬਸ ਅੱਗ ਵਿੱਚ ਪਕਾਇਆ ਜਾਂਦਾ, ਫਿਰ ਇਹ ਸਿਰ ਪਾੜਨ ਦਾ ਕੰਮ ਕਰਦਾ ਹੈ। ਜਿਵੇਂ ਉਹ ਮਿੱਟੀ ਅਤੇ ਪਾਣੀ ਇਕੱਠੇ ਹੋ ਕੇ ਨਾ ਗਰੇਲਾ ਵੜ ਕੇ ਅਤੇ ਅੱਗ ਵਿੱਚ ਪਾਇਆ ਹੋਇਆ ਸਿਰ ਪਾੜ ਦਿੰਦੇ ਆ, ਮੌਤ ਕਰ ਦਿੰਦੇ, ਇਵੇਂ ਹੀ ਜਿਹੜਾ ਪਾਣੀ ਹੈ, ਗੁੜ ਹੈ, ਸਿਕਰ, ਜਦੋਂ ਤਿੰਨੇ ਇਕੱਠੇ ਹੋ ਕੇ ਅੱਗ ਵਿੱਚ ਪੈ ਜਾਂਦੇ ਨਾ, ਵੀ ਇਹ ਵੀ ਫਿਰ ਸਿਰੀ ਪਾੜਦੇ ਹੈ। ਇਹ ਤਾਂ ਸਾਡੇ ਸਾਹਮਣੇ ਹੀ ਹੈ ਵੀ ਜਿਹੜੇ ਸ਼ਰਾਬਾਂ ਸ਼ਰੂਬਾਂ ਪੀਂਦੇ ਹੈ ਫਿਰ ਸਿਰ ਪਾਟਦੇ ਹੀ ਉਹਨਾਂ ਦੇ, ਆ ਜਿੰਨੇ ਆ ਪ੍ਰਸ਼ਾਸਨ ਵਾਲੇ ਆ, ਠਾਣਿਆਂ ਠੂਣੇ ਵਾਲੇ ਆ, ਸਭ ਸ਼ਰਾਬ ਦੇ ਸਿਰ ਦੇ ਪਲਦੇ ਹੈ। ਜਿੰਨੇ ਆ ਮੁਨਸ਼ੀ ਹੈ, ਵਕੀਲ ਹੈ, ਜੱਜ ਹੈ, ਇਹ ਸਭ ਇਹ ਸ਼ਰਾਬ ਕਰਕੇ ਹੈ। ਕਿਉਂਕਿ ਜੇ ਕੋਈ ਸ਼ਰਾਬ ਨਾ ਪੀਂਦਾ ਹੋਵੇ, ਕੋਈ ਲੜਾਈ ਪੜਾਈ ਨਹੀਂ, ਕੋਈ ਰੌਲਾ ਗੋਲਾ ਨਹੀਂ ਪੈਂਦਾ, ਕਿਸੇ ਦਾ ਸਿਰ ਨਹੀਂ ਪਾਟਦਾ ਹੈ, ਨਾ ਫਿਰ ਥਾਣੇ ਦੀ ਲੋੜ ਹੈ, ਨਾ ਵਕੀਲਾਂ ਦੀ ਲੋੜ ਹੈ, ਨਾ ਮੁਨਸ਼ੀਆਂ ਦੀ, ਨਾ ਜੱਜ ਦੀ ਲੋੜ ਹੈ। ਸਾਰੇ ਪੁਆੜਿਆਂ ਦੀ ਜੜ ਇਹ ਸ਼ਰਾਬ ਹੈ। ਜਦੋਂ ਘੁੱਟ ਪੀ ਲੈਂਦਾ ਸਿਰ ਪਾਟ ਜਾਂਦੇ, ਫਿਰ ਥਾਣੇ ਚਲ ਜਾਣਾ ਪੈਂਦਾ ਹੈ, ਫਿਰ ਮੁਕੱਦਮੇ ਵਾਸਤੇ ਵਕੀਲ ਮੁਨਸ਼ੀ ਕਰਨੇ ਪੈਂਦੇ ਆ, ਫਿਰ ਜੱਜ ਦੀਆਂ ਵੀ ਉਹ ਕਿੱਥੋਂ ਦਾ ਬਈ, ਉਹਨੂੰ ਵੱਢੀ ਦਿਓ, ਛੁੱਟੋ ਬਈ, ਆਪਾਂ ਕਿੱਲੇ ਧਰ ਧੁਰ ਕੇ ਰੁਪਈਏ ਦੇ ਦੇ ਕੇ ਇਹ ਛੱਡ ਦੇਵੇ, ਕਿਤੇ ਜਾਣ ਦੀ ਕੋਈ ਲੋੜ ਨਹੀਂ। ਇਸ ਕਰਕੇ ਇਹ ਸ਼ਰਾਬ ਮਾੜੀ ਹੈ ਵੀ ਇਹ ਸਾਰੇ ਜਿਹੜੇ ਕੰਮ ਹੈ ਨਾ ਗਲਤ ਕਰਾਉਂਦੀ ਹੈ। ਜਿੱਤ ਪੀਤਾ ਮਤ ਵਿਸਰਾ ਦਰਗਾਹ ਮਿਲਿਆ ਸਜਾਏ, ਵੀ ਜਿੱਤ ਸ਼ਰਾਬ ਦੇ ਪੀਣਿਆ ਹੋਇਆ ਜਿਹੜੀ ਅਕਲ ਬੁੱਧ ਹੈ ਬਿਲਕੁਲ ਖਤਮ ਹੋ ਜਾਂਦੀ ਹੈ। ਝੂਠਾ ਮਤ ਮੋਲ ਨਾ ਪਾਵੇ, ਅਤੇ ਜਿਹੜਾ ਕਮਲ ਹੈ ਉਹ ਹਿਰਦੇ ਅੰਦਰ ਆ ਵਸਦਾ ਹੈ, ਬਸ ਸਦਾਈ ਬਣ ਜਾਂਦਾ ਫਿਰ ਮਨੁੱਖ ਸ਼ਰਾਬ ਪੀ ਕੇ, ਅਤੇ ਆਪਣਾ ਪਰਾਇਆ ਨਾ ਵੀ ਆਪਣਾ ਕੌਣ ਅਤੇ ਬਰਾਇਆ ਕੌਣ ਹੈ। ਸ਼ਰਾਬੀ ਨੂੰ ਦੇਖ ਲਓ ਤੁਸੀਂ, ਕੋਈ ਆਪਣਾ ਪੁੱਤ ਧੀ ਵੇਖਦਾ, ਮੂੰਹਾਂ ਸਭ ਨੂੰ ਕੁੱਟੀ ਤੁਰੀ ਜਾਂਦਾ, ਘਰਵਾਲੀ ਆ ਜਾਏ ਉਹ ਸਿੱਤਰ ਲਾਈ ਜਾਂਦਾ, ਮਾਂ ਆ ਜਾਏ ਪਿਓ ਆ ਜਾਏ ਉਹਨੂੰ ਕੁੱਟੀ ਜਾਊ, ਕੋਈ ਆਂਢ ਗੁਆਂਢ ਦਾ ਛਡਾਉਣ ਆ ਜਾਏ ਉਦੋਂ ਵੀ ਘੱਟ ਨਹੀਂ ਕਰਦਾ, ਆਪਣਾ ਪਰਾਇਆ ਨਹੀਂ ਪਛਾਣਦਾ। ਸਾਰੇ ਕੰਮ ਇਹਦੇ ਪੁੱਠੇ ਹੈ। ਇਸ ਕਰਕੇ ਮਹਾਰਾਜ ਨੇ ਇਹ ਨਸ਼ੇ ਨੂੰ ਕਿਹਾ ਵੀ ਬਿਲਕੁਲ ਸਿੱਖ ਨੇ ਵਰਤਣਾ ਨਹੀਂ ਹੈ। ਔਰ ਚੌਧਰੀ ਨੂੰ ਰੋਕਿਆ ਸੀ ਅਤੇ ਨਹੀਂ ਮੰਨਿਆ ਅਤੇ ਵੇਖ ਲਓ ਜਾਨ ਗਈ। ਇਸ ਕਰਕੇ ਤਾਂ ਮੌਤ ਦਾ ਕਾਰਨ ਜਿਹੜਾ ਕੋਈ ਸ਼ਰਾਬ ਦਾ ਪੀਣਾ ਹੈ। ਸੋ ਰਠਾਓ ਸਤਿਗੁਰ ਸੋ ਉਪਹਾਸ ਕਰੇ। ਸਤਿਗੁਰ ਸੋ ਉਪਹਾਸ, ਜਿਹੜਾ ਸਤਿਗੁਰੂ ਦੇ ਨਾਲ ਕੋਈ ਠੱਠਾ ਮਖੌਲ ਕਰਦਾ, ਜਿਵੇਂ ਮਲੂਕਾ ਕਰਦਾ ਸੀ, ਮਹਾਰਾਜ ਅੱਜ ਮੈਂ ਰੱਜ ਗਿਆ ਸ਼ਰਾਬ ਨਾਲ, ਨਹੀਂ ਤੁਹਾਡਾ ਬਚਨ ਬਚਨ ਮੈਂ ਮੰਨਿਆ ਹੈ। ਜਿਹੜਾ ਕੋਈ ਮਖੌਲ ਕਰਦਾ ਹੈ, ਕਰੇ ਗਰਭ ਧਾਰ ਮੂੜ ਮਤ, ਮੂਰਖ ਮਤ ਵਾਲਾ ਹੰਕਾਰ ਜਾ ਧਾਰਨ ਕਰਕੇ ਮਖੌਲ ਜੇ ਕਰਦਾ ਹੈ, ਤਤ ਛਿਨ ਹੋਏ ਬਿਨਾਸ਼। ਇਹੋ ਜਿਹੇ ਮੂਰਖ ਮਤ ਵਾਲਿਆਂ ਦਾ ਕੋਈ ਸਮਾਂ ਨਹੀਂ ਲੱਗਦਾ, ਬੜੀ ਛੇਤੀ ਖਾਤਮਾ ਹੋ ਜਾਂਦਾ ਹੈ। ਪਰ ਹੈ ਨਰਕ ਮਰ ਕੇ ਅਗਤ, ਇਸ ਤਰ੍ਹਾਂ ਕਹਿੰਦੇ ਮਰ ਕੇ ਨਰਕ ਵਿੱਚ ਪੈਂਦਾ ਤੇ ਬੇਗਤ ਹੀ ਜਾਂਦਾ ਹੈ, ਉਹਦੀ ਗਤੀ ਵੀ ਨਹੀਂ ਕੋਈ ਕਰਾ ਸਕਦਾ ਪਾਠ ਪੂਜਾ ਨਾਲ। ਚੌਪਈ ਇੱਕ ਸੇਵਕ ਸੰਗਤ ਕੇ ਮਾਹੇ, ਇਸੇ ਤਰ੍ਹਾਂ ਇੱਕ ਗੁਰੂ ਕਾ ਸੇਵਕ ਸੀ, ਸੰਗਤ ਵਿੱਚ ਰਹਿੰਦਾ ਹੋਇਆ। ਕਹਿਓ ਨਾ ਮਨ ਹੈ ਸੇਵਕ ਨਾਹੇ, ਸੇਵਾ ਨਾਹੇ, ਕਹਿੰਦੇ ਸਿੱਖਾਂ ਦਾ ਕਿਹਾ ਹੋਇਆ ਬੰਦਾ ਹੀ ਨਹੀਂ, ਕੋਈ ਸੇਵਾ ਹੀ ਨਹੀਂ ਕਰਦਾ ਸੀ, ਕੀਰ ਕੜਾ ਖਾ ਕੇ ਛਾਂ ਛੱਡਦਾ ਸੀ। ਕਿਸਕੇ ਟਲੇ ਕਿਸਕੇ ਕਹੇ ਟਹਿਲ ਨਹਿ ਕਰੇ, ਕਿਸੇ ਗੁਰਸਿੱਖ ਦੇ ਕਿਹਾ ਆ ਕੋਈ ਟਹਿਲ ਨਹੀਂ ਕਰਦਾ, ਜਾਣੀ ਜਿਹੜੀ ਮੁਫ਼ਤ ਕੋਈ ਕੀਤਾ ਜਾਏ ਨਾ ਉਹਨੂੰ ਟਹਿਲ ਕਹਿੰਦੇ ਨੇ। ਇੱਕ ਤਾਂ ਹੁੰਦਾ ਨਾ ਲੈ ਦੇ ਕੇ ਕਰਨੀ, ਉਹ ਤਾਂ ਹੁੰਦੀ ਚਾਕਰੀ ਨੌਕਰੀ, ਇੱਕ ਹੁੰਦੀ ਆ ਮੁਫ਼ਤ, ਉਹਨੂੰ ਟਹਿਲ ਕਹਿੰਦੇ। ਜਿਵੇਂ ਹਰਿਮੰਦਰ ਸਾਹਿਬ ਕੇ ਜਦੋਂ ਅਰਦਾਸ ਕਰਦੇ ਹੈ, ਟਹਿਲੀਆਂ ਜੀ ਕੀ ਅਰਦਾਸ, ਵੀ ਜਿਹੜੇ ਘਰੋਂ ਖਾ ਪੀ ਕੇ ਆ ਕੇ ਫਿਰ ਹਰਿਮੰਦਰ ਸਾਹਿਬ ਦੀ ਸੇਵਾ ਕਰਦੇ ਆ, ਕੁਝ ਨਹੀਂ ਗ੍ਰਹਿਣ ਕਰਦੇ, ਸਿਰਫ ਗੁਰੂ ਕੀ ਦੇਗ ਹੀ ਲੈਂਦੇ ਆ, ਬਾਕੀ ਕੁਝ ਨਹੀਂ ਖਾਂਦੇ। ਘਰੋਂ ਖਾ ਪੀ ਕੇ ਫਿਰ ਆ ਕੇ ਉੱਥੇ ਜਿਹੜੀ ਸੇਵਾ ਕਰਦੇ ਉਹਨੂੰ ਟਹਿਲੀਆ ਕਿਹਾ ਜਾਂਦਾ, ਉਸੇ ਦਾ ਨਾਂ ਟਹਿਲ ਹੈ ਜਿਹੜੀ ਮੁਫ਼ਤ ਕੀਤੀ ਜਾਏ। ਇਸ ਤਰ੍ਹਾਂ ਕਹਿੰਦੇ ਵੀ ਗੁਰੂ ਘਰ ਦੇ ਵਿੱਚ ਇਹਨੂੰ ਕਹਿ, ਉਹ ਸਿੱਖਾਂ ਨੇ ਕਿਹਾ ਕਿਸਕੇ ਕਹੇ ਟਹਿਲ ਨਾ ਕਰੇ, ਕਿਸੇ ਦੇ ਕਿਹਾ ਕੋਈ ਟਹਿਲ ਹੀ ਨਹੀਂ ਕਰਦਾ, ਜਾਣੀ ਥੋੜ੍ਹੀ ਬਹੁਤੀ ਸੇਵਾ ਹੀ ਨਹੀਂ ਕਰਦਾ ਹੈ। ਚਿਰੰਕਾਲ ਤਿੰਨ ਅਸ ਬੁੱਧ ਧਰੇ, ਹਾਂ ਬਹੁਤ ਸਮੇਂ ਤੱਕ ਕਹਿੰਦੇ ਇਸ ਤਰ੍ਹਾਂ ਉਹਨੇ ਬੁੱਧੀ ਵਿੱਚ ਧਾਰਨ ਕਰ ਰਿਹਾ ਵੀ ਆਪਾਂ ਡੱਕਾ ਨਹੀਂ ਤੋੜਨਾ। ਜੋ ਗੁਰ ਕਹ ਹੈ ਕਾਜ ਸੋ ਕਰ, ਜਿਹੜਾ ਇਹਨੂੰ ਸੇਵਾ ਟਹਿਲ ਨਹੀਂ ਕਹਿੰਦਾ ਹੈ, ਕਹਿੰਦਾ ਵੀ ਜੋ ਗੁਰੂ ਅੰਗਦ ਸਾਹਿਬ ਜੀ ਕਹਿਣਗੇ ਉਹ ਮੈਂ ਸੇਵਾ ਟਹਿਲ ਕਰਾਂਗਾ। ਆਨ ਬਾਕ ਕੋ ਕਾਨ ਨਾ ਧਰ, ਹੋਰ ਜਿਹੜਾ ਕੋਈ ਮਰਜ਼ੀ ਕਹੀ ਜਾਏ ਉਹਦਾ ਮੈਂ ਕੋਈ ਬਚਨ ਕੰਨਾਂ ਵਿੱਚ ਨਹੀਂ ਧਾਰਨ ਕਰਾਂ, ਮੈਂ ਨਹੀਂ ਡੱਕਾ ਤੋੜਨਾ ਹੋਰ ਕਿਸੇ ਦੇ ਆਖੇ ਲੱਗ ਕੇ। ਚਿਰੰਕਾਲ ਬੀਤਿਓ ਤਹਿ ਰਹੇ, ਇਸ ਤਰ੍ਹਾਂ ਕਹਿੰਦੇ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਕੋਲ ਰਹਿੰਦਿਆਂ ਬਹੁਤ ਸਮਾਂ ਇਹਨੂੰ ਲੰਘ ਗਿਆ, ਵਿਹਲੀਆਂ ਖਾਂਦੇ। ਇੱਕ ਦਿਨ ਸ੍ਰੀ ਬੁੱਢੇ ਬਚ ਕਹੇ, ਇੱਕ ਦਿਨ ਦੀ ਗੱਲ ਹੈ, ਵੇਖ ਕੇ ਬਾਬਾ ਬੁੱਢਾ ਸਾਹਿਬ ਜੀ ਨੇ ਇਸ ਨੂੰ ਕਿਹਾ ਹੈ, ਗੁਰ ਸੰਗਤ ਮਹਿ ਭਲੋ ਰਹਾਵਨ, ਸਿੱਖਾ ਗੁਰੂ ਨਾਨਕ ਸਾਹਿਬ ਦੀ ਸੰਗਤ ਇਹਦੇ ਜਿਹੜਾ ਕਹਿੰਦੇ ਰਹਿਣਾ ਤਾਂ ਚੰਗਾ ਹੁੰਦਾ ਹੈ। ਭਜਨ ਟਹਿਲ ਕਰ ਕਾਲ ਬਿਤਾਵਨ, ਜਾਂ ਤਾਂ ਸੰਗਤ ਵਿੱਚ ਰਹਿ ਕੇ ਤਕੜੇ ਹੋ ਕੇ ਭਜਨ ਕਰੀਏ, ਜਾਂ ਵੀ ਟਹਿਲ ਕਰੀਏ ਸੇਵਾ ਕਰੀਏ, ਉਹ ਸਮਾਂ ਲੰਘਾਈਏ, ਬੈਠੇ ਦੇਹ ਕਾਜ ਕਿਛ ਆਏ, ਵਿਹਲੇ ਬੈਠਿਆਂ ਦੱਸਦੇ ਰਾ ਸੇਰਾ ਸਰੀਰ ਹੈ ਕਿਸ ਕੰਮ ਆਏਗਾ, ਗੁੱਗੜ ਵੱਧ ਜਾਏਗੀ ਰੋਗੀ ਹੋ ਜਾਏਗਾ। ਛੁਹੈ ਨਾ ਕੋਈ ਮ੍ਰਿਤ ਜਬ ਪਾਏ, ਆ ਜਦੋਂ ਸਰੀਰ ਮੌਤ ਪਾਊਗਾ ਇਹ ਸਰੀਰ ਨੂੰ ਕਿਸੇ ਨੇ ਛੋਹਣਾ ਨਹੀਂ, ਹੱਥ ਨਹੀਂ ਲਾਉਣਾ ਹੈ। ਕਹਿਣ ਲੱਗਿਓ ਗੁਰ ਬਾਕ ਕਹਿ ਜਿਮ, ਬਾਬਾ ਬੁੱਢਾ ਸਾਹਿਬ ਨੂੰ ਵੀ ਕਹਿਣ ਲੱਗਿਆ ਵੀ ਜਿਵੇਂ ਗੁਰੂ ਅੰਗਦ ਸਾਹਿਬ ਦੇ ਬਚਨ ਕਹਿਣਗੇ ਉਹ ਮੈਨੂੰ ਕੋਈ ਸੇਵਾ ਦੱਸਣਗੇ। ਟਹਿਲ ਕਰੋ ਤਿਸ ਕਾਲ ਭਲੇ ਤਿਮ, ਕਹਿੰਦੇ ਉਸ ਦਾ ਚੰਗੀ ਤਰ੍ਹਾਂ ਮੈਂ ਕੋਈ ਸੇਵਾ ਕਰਾਂਗਾ। ਕਹਿਓ ਅਪਰ ਕੋ ਮਾਨ ਨਾ, ਮੈਂ ਤਾਂ ਪਰਨ ਕੀਤਾ ਹੈ, ਹੋਰ ਬਾਬਾ ਬੁੱਢਾ ਸਿੰਘ ਤੂੰ ਕਹੀ ਜਾਏ, ਹੋਰ ਕੋਈ ਸਿੱਖ ਕਹੀ ਜਾਏ, ਹੋਰ ਕਿਸੇ ਦਾ ਕਿਹਾ ਮੈਂ ਨਹੀਂ ਕਰਨਾ। ਇਹ ਨਿਸ਼ਚੇ ਮੇਰੇ ਮਨ ਮਾਹੀ, ਇਹ ਤਾਂ ਮੇਰੇ ਮਨ ਦੇ ਵਿੱਚ ਪੱਕਾ ਭਰੋਸਾ ਧਾਰਿਆ ਵੀ ਹੋਰ ਕਿਸੇ ਦੇ ਆਖੇ ਨਹੀਂ ਲੱਗਣਾ, ਜੇ ਗੁਰੂ ਮਹਾਰਾਜ ਕਹਿਣਗੇ ਤੇ ਫੇਰ ਥੋੜਾ ਬਹੁਤਾ ਡੱਕਾ ਤੋੜਾਂਗਾ। ਬਹੁਰ ਤਿਸੇ ਬੀਤਾ ਚਿਰਕਾਲ, ਇਸ ਤਰ੍ਹਾਂ ਬਾਬਾ ਬੁੱਢਾ ਸਾਹਿਬ ਦੇ ਕਹਿਣ ਦੇ ਨਾਲ ਵੀ ਇਹ ਲੱਗਿਆ ਨੀ, ਫੇਰ ਕਾਫੀ ਸਮਾਂ ਇਹਨੂੰ ਲੰਘ ਗਿਆ। ਇੱਕ ਦਿਨ ਬੋਲਿਓ ਸ੍ਰੀ ਗੁਰ ਨਾਲ, ਇੱਕ ਦਿਨ ਕਹਿੰਦੇ ਗੁਰੂ ਮਹਾਰਾਜ ਦੇ ਕੋਲ ਆਪ ਹੀ ਜਾ ਬੋਲਿਆ, ਆਪ ਹੀ ਕਹਿਣ ਲੱਗਿਆ। ਬਹੁਤ ਦਿਵਸ ਕੋ ਮੈਂ ਅਭਿਲਾਖੀ, ਗੁਰੂ ਅੰਗਦ ਸਾਹਿਬ ਜੀ ਬਹੁਤ ਦਿਨਾਂ ਤੋਂ ਮੈਂ ਆਇਆ, ਮੈਂ ਚਾਹਵਾਨ ਹਾਂ। ਨਿਜ ਮੁਖ ਤੇ ਕੱਛ ਸੇਵਾ ਸੇਵ ਨਾ ਪਾਖੀ, ਮਹਾਰਾਜ ਮੈਨੂੰ ਆਇਆ ਕਫਾ ਕਾਫੀ ਸਮਾਂ ਹੋ ਗਏ, ਆਪਣੇ ਮੁਖ ਤੋਂ ਮੈਨੂੰ ਕੋਈ ਸੇਵਾ ਨੀ ਸੀ ਕਿ ਵੀ ਤੂੰ ਆ ਕਰ ਲਿਆ ਕਰ। ਕਰਿਓ ਬਾਕ ਤਬ ਬੇਪਰਵਾਹੇ, ਗੁਰੂ ਅੰਗਦ ਸਾਹਿਬ ਜੀ ਬੇਪਰਵਾਹ ਹੈ, ਵੇਖ ਲਿਆ ਵੀ ਇਹਦੇ ਅੱਠ ਕੁ ਪੈਰ ਉਮਰ ਦੇ ਰਹਿੰਦੇ, ਹੁਣ ਇਹਨੇ ਕਿਹੜੀ ਸੇਵਾ ਕਰਨੀ ਹੈ, ਤੇ ਹੁਣ ਤੱਕ ਡੱਕਾ ਤੋੜਿਆ ਨੀ ਤੇ ਤੋੜਨਾ ਵੀ ਹੈ ਨੀ ਹੈ, ਸੁਤੇ ਸਿੱਧੀ ਬਚਨ ਕਰਤਾ ਬਚਨ। ਅਗਨ ਜਰਹੋ ਇਹ ਸੇਵਾ ਆਹੇ, ਸਾਡੇ ਕਹੇ ਤੁਸੀਂ ਸੇਵਾ ਕਰਨੀ ਹੈ, ਬਾਹਰ ਚਲਿਆ ਜਾ, ਲੱਕੜਾਂ ਇਕੱਠੀਆਂ ਕਰ ਲੈ ਤੇ ਅੱਗ ਲਾ ਲੈ ਤੇ ਉਹਦੇ ਛਾਲ ਮਾਰ ਕੇ ਅੱਗ ਵੀ ਸੜ ਜਾਵੇ। ਸੁਣ ਤਬ ਗਮਨਿਓ ਬਨ ਕੇ ਮਾਹੀ, ਮਹਾਰਾਜ ਦਾ ਬਚਨ ਸੁਣ ਕੇ ਤਦੋਂ ਕਹਿੰਦੇ ਜੰਗਲ ਵੱਲ ਬਾਹਰ ਨੂੰ ਚਲਾ ਗਿਆ। ਲੱਕੜੀ ਕਰੀ ਬਟੋਰਨ ਤਾਹੀ, ਵਿਚਾਰਾ ਫਸ ਗਿਆ, ਕਹਿੰਦੇ ਇਧਰੋਂ ਉਧਰੋਂ ਲੱਕੜੀਆਂ ਜਿਹੀਆਂ ਸੁੱਕੀਆਂ ਇਕੱਠੀਆਂ ਕਰ ਲਈਆਂ। ਅਗਨ ਪ੍ਰਜਲਤ ਹੇਰ ਕਰ ਡਰਿਓ, ਅੱਗ ਕਹਿੰਦੇ ਪ੍ਰਜਲਤ ਹੋ ਗਈ, ਲੱਟ ਲੱਟ ਕਹਿੰਦੇ ਬਣ ਲੱਗੀ, ਲਾਟਾਂ ਕਰਨ ਲੱਗੀ ਤੇ ਫੇਰ ਕਹਿੰਦੇ ਵੇਖ ਕੇ ਡਰ ਗਿਆ। ਗੁਰਬਚ ਪਰ ਨਹਿ ਟੱਬ ਕੋ ਕਰਿਓ, ਹਾਂਜੀ ਗੁਰਬਚ ਪਾਰ ਨਹਿ ਟਿਕਬੋ ਕਰਬੋ। ਗੁਰੂ ਅੰਗਦ ਸਾਹਿਬ ਜੀ ਨੇ ਬਚਨ ਕਿਹਾ, ਉਹਦੇ ਉੱਪਰ ਟਿਕਿਆ ਨੀ ਹੈ, ਮਰਨ ਨੂੰ ਜੀ ਨੀ ਕਰਦਾ, ਡਰਦਾ ਹੈ। ਇੱਕ ਤਸਕਰ ਚੋਰੀ ਕੋ ਮਾਲ, ਕਹਿੰਦੇ ਕੋਈ ਚੋਰ ਸੀ ਤੇ ਚੋਰੀ ਦਾ ਮਾਲ ਸੀ ਲਿਆ ਹੋਇਆ, ਜਿਹਦਾ ਨਾਮ ਮੇਰਾ ਕਰਕੇ ਪ੍ਰਸਿੱਧ ਹੋਇਆ ਹੈ। ਲੀਏ ਜਾਤ ਆਇਓ ਤਿਸ ਕਾਲ, ਇਹ ਕਹਿੰਦੇ ਚੋਰੀ ਦਾ ਮਾਲ ਲੈ ਕੇ ਚਲਿਆ ਜਾ ਰਿਹਾ ਸੀ ਤੇ ਉਸ ਸਮੇਂ ਆ ਗਿਆ ਜਿੱਥੇ ਅੱਗ ਦੇ ਉਦਾਲੇ ਦੇ ਕੀੜੇ ਕੱਢ ਰਿਹਾ ਹੈ। ਇੱਕ ਅਚਰਜ ਕੋ ਪੁੱਛਣ ਪੁੱਛਣ ਕਹਿਓ, ਅਚਰਜਾ ਵੇਖ ਕੇ ਮੇਰੇ ਨੇ ਪੁੱਛ ਲੈਣਾ ਕੀਤਾ ਇਸ ਨੂੰ, ਇਹ ਕਿਆ ਕਰਤ ਇਹਾਂ ਤੈਂ ਖਰਿਓ, ਇੱਥੇ ਖੜੋਤਾ ਜਾ ਹੋਇਆ ਤੂੰ ਕੀ ਕਰ ਰਿਹਾ, ਅੱਗ ਦੇ ਉਦਾਲੇ ਜਾਂ ਕਿਉਂ ਕੀੜੇ ਕੱਢੀ ਜਾ ਰਿਹਾ ਹੈ। ਗੁਰ ਕੋ ਬਚਮੋ ਕਹੋ ਤਿੰਨ ਕਹਿਓ, ਆਹੋ ਚੋਰ ਨੂੰ ਕਿਹਾ ਹੈ, ਕਹਿੰਦੇ ਵੀ ਗੁਰੂ ਅੰਗਦ ਸਾਹਿਬ ਜੀ ਦਾ ਮੈਨੂੰ ਇਹ ਬਚਨ ਹੈ, ਜਰੋ ਅਗਨ ਅਬ ਜਾਏ ਨਾ ਦਹੇ, ਤੂੰ ਬਾਹਰ ਜਾ ਕੇ ਅੱਗ ਵੀ ਸੜ ਜਾ, ਵੀ ਮੈਥੋਂ ਹੁਣ ਸੜਿਆ ਨੀ ਜਾਂਦਾ। ਤਿਸ ਕੋ ਗਰਭ ਬਿਨਾਸਨ ਹੇਤ, ਕਹਿੰਦੇ ਜਿਹੜਾ ਖੀਰ ਖਾਣਾ ਹੈ ਬਿਲੜਾ ਉਹਦਾ ਹੰਕਾਰ ਨਾਸ ਕਰਨ ਵਾਸਤੇ। ਬੋਲਿਓ ਤਸਕਰ ਹੋਏ ਸੁਚੇਤ, ਜਿਹੜਾ ਕਹਿੰਦੇ ਚੋਰ ਮੇਰਾ ਸੀ, ਸਾਵਧਾਨ ਹੋ ਕੇ ਬੋਲਿਆ ਇਸ ਨੂੰ, ਮੈਂ ਕਲਮਲ ਕੀਨੇ ਸਮਦਾਏ, ਸਿੱਖਾ ਤੂੰ ਕਾਹਨੂੰ ਅੱਗ ਵੀ ਸੜਨਾ ਹੈ, ਮੈਂ ਚੋਰ ਹੈ, ਮੈਂ ਬੜੇ ਚੋਰੀ ਕਰਕੇ ਪਾਪ ਕੀਤੇ ਹੈ, ਬੇਅੰਤ ਬੇਅੰਤ ਇਹਾਂ ਜਰੇ ਤੇ ਸਭ ਮਿਟ ਜਾਏ, ਇੱਥੇ ਮੈਂ ਸੜ ਜਾਵਾਂਗਾ ਤੇ ਸਾਰੇ ਮੇਰੇ ਮਿਟ ਜਾਣਗੇ। ਮੋਹ ਤੇ ਦਰਬ ਸਰਬ ਅਬ ਲੈਵੋ, ਮੇਰੇ ਕੋਲ ਬਥੇਰਾ ਧਨ ਪਦਾਰਤ ਹੈ ਤੇ ਤੂੰ ਲੈ ਲੈ ਤੇ ਘਰੇ ਜਾ ਕੇ ਖੀਰ ਖੜਾ, ਸ਼ੱਕ ਮੌਜ ਨਾਲ ਤੈਨੂੰ ਮਰਨ ਦੀ ਕੀ ਲੋੜ। ਸ੍ਰੀ ਗੁਰ ਬਾਕ ਮੋਲ ਮੁਝ ਦੇਵਾਂ, ਜਿਹੜੇ ਗੁਰੂ ਅੰਗਦ ਸਾਹਿਬ ਦੇ ਬਚਨ ਹੈ ਵੀ ਇਹ ਮਾਇਆ ਦੇ ਮੁੱਲ ਲੈ ਕੇ ਤੇ ਮੈਨੂੰ ਇਹ ਤੂੰ ਦੇ ਦੇ। ਸੁਣ ਕੇ ਧਨ ਲੀਨ ਲੀਨਸ ਲਲਚਾਏ, ਇਸ ਤਰ੍ਹਾਂ ਲਾਲਚ ਕਰਕੇ ਸੁਣ ਕੇ ਧਨ ਲੈ ਲਿਆ ਉਹ ਚੋਰ ਤੋਂ, ਤਬ ਤਸਕਰ ਧਨ ਦੀਨ ਜਲਾਏ, ਉਸ ਵੇਲੇ ਜਿਹੜਾ ਇਹ ਚੋਰ ਸੀ ਇਹਨੇ ਛਾਲ ਮਾਰੀ ਹੈ ਤੇ ਆਪਣਾ ਸਰੀਰ ਕਹਿੰਦੇ ਸੜ ਦਿੱਤਾ, ਦਗਦ ਕਰ ਦਿੱਤਾ, ਮਚਾ ਲਿਆ। ਆ। ਸੁਰਪੁਰ ਤੇ ਵਿਮਾਨ ਚੱਲ ਆਵਾ। ਹਾਂ, ਇਸ ਤਰ੍ਹਾਂ ਕਹਿੰਦੇ ਸਵਰਗ ਦੇ ਵਿੱਚੋਂ ਸੋਹਣਾ ਵਿਮਾਨ ਚੱਲ ਕੇ ਆਇਆ ਇੱਥੇ। ਸਾਦਰ ਕਹਿ ਕਹਿ ਤੁਰਤ ਚੜਾਵਾ। ਸਤਿਕਾਰ ਦੇ ਲਫ਼ਜ਼ ਕਹਿ ਕੇ ਤੇ ਬੜੀ ਛੇਤੀ ਉਹ ਵਿਮਾਨ ਵਿੱਚ ਭਾਈ ਮੇਰੇ ਚੋਰ ਨੂੰ ਚੜਾ ਲਿਆ ਹੈ। ਸੁਖ ਆਨੰਦ ਮਹਿ ਜਾਏ ਰਹੇ ਹੈ। ਹਾਂ, ਜਿੱਥੇ ਬੜਾ ਭਾਰੀ ਬੇਨਤੀ ਸੁਖ ਕੀ ਸੁਖ ਹੈ ਉੱਥੇ ਜਾ ਰਿਹਾ ਹੈ। ਗੁਰ ਬਚਤੇ ਅਗ ਦੇਹ ਦਹਿਓ ਹੈ। ਗੁਰੂ ਅੰਗਦ ਸਾਹਿਬ ਜੀ ਨੇ ਬਚਨ ਕੀਤਾ ਸੀ, ਉਹ ਬਚਨ ਇਹਨੇ ਮਾਇਆ ਦੇ ਕੇ ਲੈ ਲਿਆ ਸੀ, ਜਿਸ ਕਰਕੇ ਸਾਰੇ ਪਾਪ ਇਹਦੇ ਸੜ ਗਏ ਨੇ। ਲੋਭ ਧਾਰ ਸਿੱਖ ਗਮਨਿਓ ਘਰ ਕੋ। ਇੱਧਰ ਜਿਹੜਾ ਮਾਇਆ ਦਾ ਲੋਭ ਜਾ ਧਾਰ ਕੇ ਸਿੱਖ ਕਹਿੰਦੇ ਘਰ ਵੱਲ ਨੂੰ ਚੱਲਿਆ ਵੀ ਚਲੋ ਘਰੇ ਛਕਦੇ ਛਕਾਉਣੇ। ਗਹਿਓ ਨਰਨ ਤਿਸ ਲੱਖ ਤਸਕਰ ਕੋ। ਇਹਨੂੰ ਚੋਰ ਜਾਣ ਕਰਕੇ ਲੋਕਾਂ ਨੇ ਫੜ ਲਿਆ। ਕੋਟ ਵਾਰ ਕੇ ਕਰਿਓ ਅਗਾਰੀ। ਜਿਹੜਾ ਕੋਤਵਾਲ ਸੀ ਉਹ ਥਾਣੇਦਾਰ ਉਹਦੇ ਅੱਗੇ ਕਰਤਾ ਖੜਾ। ਤਿੰਨ ਦੇਖਤ ਹੀ ਗਿਰਾ ਉਚਾਰੀ। ਕਿਉਂਕਿ ਹੁਣ ਮਾਂ ਕੋਲ ਮਾਇਆ ਹੈ, ਇਸ ਕਰਕੇ ਉਹਨੇ ਦੇਖਦਿਆਂ ਸਾਰੀ ਉਹ ਗੱਲ ਕਹਿ ਦਿੱਤੀ। ਛੀਨ ਲਿਹੋ ਤਿਸਕੋ ਸਭ ਮਾਲ। ਜਿਹੜਾ ਮਾਲ ਤਨ ਲਈ ਫਿਰਦਾ ਇਹ ਸਾਰਾ ਇਹ ਤੋਂ ਖੋਜ ਖਿੰਜਲੋ। ਫਾਂਸੀ ਦੇਹੋ ਜਾਏ ਤਤਕਾਲ। ਸਿਪਾਹੀਆਂ ਨੂੰ ਕਹਿ ਤਾ ਬੜੀ ਛੇਤੀ ਜਾ ਕੇ ਇਹਨੂੰ ਫਾਹੀ ਦੇ ਦਿਓ, ਮਾਰ ਦਿਓ, ਇਹ ਸਭ ਕੁਛ ਕੋਲ ਲਈ ਫਿਰਦਾ ਹੈ ਤਾਂ ਇਹਦਾ ਕੀ ਦੇਖਣਾ, ਕਿਹਦੀ ਉਗਾਹੀ ਲੈਣੀ ਹੈ। ਹੁਕਮ ਮਾਨ ਫਾਂਸੀ ਤਿਸ ਦੀਨਾ। ਹਾਂ, ਕਹਿੰਦੇ ਇਸ ਤਰ੍ਹਾਂ ਕੋਤਵਾਲ ਦਾ ਹੁਕਮ ਮੰਨ ਕੇ ਮਾਲ ਤਨ ਖੋ ਕੇ ਖੀਰ ਖਾਣੇ ਨੂੰ ਫਾਹੀ ਦੇ ਦਿੱਤਾ। ਮੂਰਖ ਮਰਿਓ ਧਰਮ ਤੇ ਹੀਨਾ। ਹਾਂ, ਮੂਰਖ ਕਹਿੰਦੇ ਖੀਰ ਖਾਣਾ ਧਰਮ ਤੋਂ ਰਹਿਤ ਹੋ ਕੇ ਮਰ ਮੁੱਕ ਗਿਆ। ਗੁਰੂ ਬਚਨ ਪਰ ਜੇ ਪ੍ਰਤੀਤ। ਜਿਸ ਕਹਿੰਦੇ ਚੋਰ ਨੂੰ ਗੁਰੂ ਦੇ ਬਚਨਾਂ ਉੱਪਰ ਯਕੀਨ ਹੈ ਸੀ, ਤਿਸ ਹੈ ਮਿਲੈ ਮਿਲੈ ਉੱਚੋ ਪਦ ਨੀਤ। ਉੱਚਾ ਉਹਦਾ ਮਿਲਦਾ, ਜਿਵੇਂ ਇਹ ਚੋਰ ਨੂੰ ਉੱਚਾ ਉਹਦਾ ਮਿਲ ਗਿਆ, ਝੱਟ ਪੱਟ ਹੀ ਬਸ ਸੱਚਖੰਡ ਸਵਰਗ ਨੂੰ ਚਲਾ ਗਿਆ। ਤਜ ਹੈ ਬਾਕ ਧਰ ਲੋਭ ਵਿਸਾਲਾ। ਕਹਿੰਦੇ ਜਿਹੜਾ ਮਾਇਆ ਦਾ ਲੋਭ ਧਰ ਕੇ ਗੁਰੂ ਕੇ ਬਚਨਾਂ ਨੂੰ ਛੱਡ ਜਾਂਦਾ ਹੈ, ਪਾਵਹਿ ਨਰਕ ਤੁਰਤ ਹੋਏ ਕਾਲਾ। ਕਹਿੰਦੇ ਉਹ ਨਰਕ ਪਾਉਂਦਾ ਹੈ, ਬੜੀ ਛੇਤੀ ਉਹਦੀ ਮੌਤ ਹੋ ਜਾਂਦੀ, ਜਿਵੇਂ ਸਿੱਖ ਖੀਰ ਖਾਣੇ ਦੇ ਹੋ ਗਈ ਛੇਤੀ। ਦੋਹਰਾ ਗੁਰੂ ਸੰਤ ਤੇ ਲਾਭ ਤੇ। ਹਾਂ, ਕਹਿੰਦੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਰਹੀਏ ਜਾਂ ਕੋਈ ਭਜਨ ਸੇਵਨ ਕਰਨ ਵਾਲੇ ਜਿਹੜੇ ਸੰਤ ਉਹਦੇ ਕੋਲ ਰਹੀਏ ਤਾਂ ਕਹਿੰਦੇ ਉਹ ਲਾਭ ਹੁੰਦਾ ਉੱਥੇ। ਗੁਰਮੁਖ ਦ੍ਰਿੜ ਮਤ ਜੋਏ। ਜਿਹੜਾ ਕਹਿੰਦੇ ਗੁਰਮੁਖ ਬਣ ਕਰਕੇ ਬੁੱਧੀ ਨੂੰ ਦ੍ਰਿੜ ਰੱਖਦਾ, ਜਾਣੀ ਬੁੱਧੀ ਅੰਦਰ ਭਰੋਸਾ ਪੱਕਾ ਰੱਖਦਾ ਹੈ। ਮਨਮੁਖ ਚੰਚਲ ਸਿੱਖ ਕੋ। ਨਹੀਂ ਤਾਂ ਜਿਹੜਾ ਮਨਮੁਖ ਹੈ, ਚੰਚਲ ਮਨ ਵਾਲਾ ਸਿੱਖ ਹੈ, ਕੋਈ ਚੁਸ ਚਲਾਕ ਗਾ, ਸਿੱਖੀ ਉਲਟੀ ਹੋਏ। ਗੁਰੂ ਨਾਨਕ ਸਾਹਿਬ ਦੀ ਸਿੱਖੀ ਧਾਰੀ ਵੀ ਕਹਿੰਦੇ ਉਲਟ ਪੈ ਜਾਂਦੀ, ਉਲਟੀ ਹੋ ਜਾਂਦੀ, ਦੁਖਦਾਈ ਬਣ ਜਾਂਦੀ ਹੈ, ਨਰਕਾਂ ਵੀ ਸਿਰਦੀ ਹੈ ਤੇ ਇਸੇ ਤਰ੍ਹਾਂ ਰਾਸੀ ਵਿੱਚ ਪਾ ਦਿੰਦੀ ਹੈ। ਮਹਿਮਾ ਸਤਿਗੁਰ ਬਚਨ ਕੀ। ਭਾਈ ਕਵੀ ਜੀ ਕਹਿੰਦੇ ਵੀ ਸਤਿਗੁਰੂ ਅੰਗਦ ਸਾਹਿਬ ਦੇ ਬਚਨਾਂ ਦੀ ਜਿਹੜੀ ਮਹਿਮਾ ਹੈ, ਦੇਖੋ ਪੁੰਨ ਪ੍ਰਮਾਣ। ਦੇਖ ਲੋ, ਕਹਿੰਦੇ ਪੁੰਨ ਕੀ ਹੈ, ਪਵਿੱਤਰ ਪ੍ਰਤੱਖ ਹੀ। ਬੇਮੁਖ ਭਇਓ ਸਿੱਖ ਪਾਸ ਤਿਸ। ਜਿਹੜਾ ਸਿੱਖ ਕਹਿੰਦੇ ਬੇਮੁਖ ਹੋਇਆ ਸੀ ਗੁਰੂ ਕੇ ਬਚਨਾਂ ਨੂੰ, ਉਹ ਫਾਹੀ ਤੇ ਚੜ ਗਿਆ ਹੈ। ਤਸਕਰ ਸਵਰਗ ਮਹਾਨ। ਜੇ ਚੋਰ ਨੇ ਗੁਰੂ ਅੰਗਦ ਸਾਹਿਬ ਦੇ ਬਚਨਾਂ ਨੂੰ ਮੰਨ ਲਿਆ, ਉਹ ਕਹਿੰਦੇ ਸਵਰਗਾਂ ਵਿੱਚ ਚਲਿਆ ਗਿਆ ਬਸ ਝਟਪਟ। ਇਸ ਤਰ੍ਹਾਂ ਇਹ ਗੁਰੂ ਕੇ ਬਚਨਾਂ ਦੀ ਕਹਿੰਦੇ ਮਹਾਨ ਮਹਿਮਾ ਹੈ। ਜਿਹੜਾ ਬਚਨ ਮੰਨਦਾ ਉਹਦਾ ਬੇੜਾ ਪਾਰ ਹੋ ਜਾਂਦਾ ਹੈ, ਜਿਹੜਾ ਬਚਨਾਂ ਤੋਂ ਬੇਮੁਖ ਹੋ ਜਾਂਦਾ ਹੈ ਉਹ ਕਹਿੰਦੇ ਉਹਨੂੰ ਫਾਹੀ ਮਿਲ ਜਾਂਦੀ ਹੈ, ਇੱਥੇ ਫਾਹੀ ਚੜ੍ਹ ਜਾਂਦਾ, ਅੱਗੇ ਜਾ ਕੇ ਨਰਕ ਡਿੱਗ ਪੈਂਦਾ ਹੈ। ਇਸ ਤਰ੍ਹਾਂ ਜਾਣੀ ਇੱਥੇ ਇਤਿਹਾਸ ਐਸੇ ਆਇਆ ਹੈ ਅਤੇ ਗੁਰਸਿੱਖ ਕਿਆਰੀ ਇੱਕ ਪੁਸਤਕ ਹੈ, ਉਹਦੇ ਵਿੱਚ ਥੋੜ੍ਹਾ ਜਿਹਾ ਫਰਕ ਨਾਲ ਪ੍ਰਸੰਗ ਆਇਆ ਹੈ ਵੀ ਇਹ ਜਿਹੜਾ ਭਾਈ ਮੇਰਾ ਚੋਰ ਸੀ, ਇਹ ਜਦੋਂ ਗੁਰੂ ਮਹਾਰਾਜ ਦੇ ਬਚਨ ਉਹ ਮਾਇਆ ਦੇ ਕੇ ਲੈ ਕੇ ਅਤੇ ਛਾਲ ਮਾਰ ਕੇ ਉਹ ਅੱਗ ਦੇ ਚਿਖਾ 'ਤੇ ਜਾ ਬੈਠਾ ਸੀ ਅਤੇ ਗੁਰੂ ਕੇ ਬਚਨ ਦੀ ਐਸੀ ਕਲਾ ਵਰਤੀ ਹੈ, ਗੁਰ ਕਾ ਬਚਨ ਵਸੈ ਜੀ ਨਾਲੇ ਜਲ ਨੀ ਡੁੱਬੈ ਤਸਕਰ ਨੀ ਲੇਵਾ ਭਾਏ ਨਾ ਸਾਕੈ ਜਾਲੇ, ਵੀ ਅਗਨੀ ਸਾਰ ਸਕਦੀ ਹੈ। ਕਹਿੰਦੇ ਇਸ ਤਰ੍ਹਾਂ ਮੌਜ ਨਾਲ ਚੌਂਕੜਾ ਮਾਰ ਕੇ ਬੈਠਾ ਰਿਹਾ, ਇੱਕ ਰੋਮ ਵੀ ਇਹਦਾ ਸੜਿਆ ਨਹੀਂ, ਭਾਈ ਮੇਰੇ ਚੋਰ ਦਾ। ਕਰੋੜ ਸਾਹਿਬ ਤੋਂ ਇੱਕ ਗੁਰੂ ਕਾ ਸਿੱਖ ਉਹ ਲੱਕੜਾ ਲੈਣ ਲਈ ਆਇਆ ਬਾਹਰ ਬਾਹਰ, ਇਹਨੂੰ ਬੈਠਾ ਵੇਖ ਕੇ ਸਾਰੀ ਗੱਲਬਾਤ ਪੁੱਛੀ, ਅਤੇ ਉਹ ਸਿੱਖ ਫਿਰ ਇਸ ਨੂੰ ਗੁਰੂ ਅੰਗਦ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਲੈ ਗਿਆ। ਇਹਨੇ ਆਪਣੀ ਸਾਰੀ ਘਟਨਾ ਦੱਸ ਦਿੱਤੀ ਕਿ ਮਹਾਰਾਜ ਮੈਂ ਇਹੋ ਜਿਹੇ ਕਰਮ ਕਰਨ ਵਾਲਾ, ਚੋਰੀ ਕਰਨ ਵਾਲਾ, ਤੁਸੀਂ ਕਿਰਪਾ ਕਰੋ ਮੈਨੂੰ ਆਪਣਾ ਸਿੱਖ ਸਜਾ ਲਓ, ਤੁਹਾਡੇ ਵਚਨ ਮਨ ਨਾਲ ਦੇਖੋ ਮਹਾਰਾਜ ਇਹ ਕਲਾ ਵਰਤ ਗਈ, ਨਹੀਂ ਤਾਂ ਅੱਗੇ ਵੀ ਸਿੱਟੀਏ ਤਾਂ ਰਹਿੰਦੇ ਕੱਖ ਨਹੀਂ ਹੈ, ਅਤੇ ਮੈਂ ਮਹਾਰਾਜ ਵੇਖ ਲਓ ਬੈਠਾ ਰਿਹਾ ਆਪ ਜੀ ਦੇ ਵਚਨ ਨਾਲ, ਮੇਰਾ ਰੋਮ ਨਹੀਂ ਇੱਕ ਸੜਿਆ ਹੈ, ਹੁਣ ਮੈਨੂੰ ਸਿੱਖ ਸਜਾ ਲਓ। ਗੁਰੂ ਮਹਾਰਾਜ ਨੇ ਕਿਹਾ ਵੀ ਜੇ ਚੋਰੀ ਕਰਨੀ ਛੱਡ ਦੇਗਾ ਨਾ ਫਿਰ ਤਾਂ ਤੂੰ ਸਿੱਖ ਬਣ ਸਕਦਾ, ਜੇ ਚੋਰੀ ਕਰਨੀ ਹੈ ਫਿਰ ਨਹੀਂ। ਇਸ ਨੇ ਹੱਥ ਜੋੜ ਤੇ ਕਹਿੰਦੇ ਮਹਾਰਾਜ ਜੋ ਪਿੱਛੇ ਹੋ ਗਿਆ ਹੁਣ ਨਹੀਂ ਮੈਂ ਐਸਾ ਕੋਈ ਕਰਮ ਕਰਾਂਗਾ। ਕਹਿੰਦੇ ਫਿਰ ਵੀ ਤੂੰ ਆ ਜਾ ਚਰਨ ਛਰਨ ਗੁਰੂ ਨਾਨਕ ਸਾਹਿਬ ਦੇ ਘਰ ਦੀ। ਇਸ ਤਰ੍ਹਾਂ ਫਿਰ ਇਹ ਚੋਰੀ ਛੱਡ ਕੇ ਗੁਰੂ ਅੰਗਦ ਸਾਹਿਬ ਦਾ ਸਿੱਖ ਸਜ ਗਿਆ, ਅਤੇ ਸਿੱਖੀ ਧਾਰਨ ਕਰਕੇ ਇਹਦਾ ਨਾਮ ਵੀ ਉਹ ਗਿਆਨ ਸਿੱਖ ਰਤਨਾਵਲੀ ਵਿੱਚ ਆ ਗਿਆ, ਭਾਈ ਮੇਰਾ ਜੀ ਕਰਕੇ ਇਹਦਾ ਨਾਮ ਪ੍ਰਸਿੱਧ ਹੋਇਆ। ਫਿਰ ਉਹ ਜਦੋਂ ਭਾਈ ਗੁਰਦਾਸ ਜੀ ਦੀ ਵਾਰਾਂ ਅਸੀਂ ਪੜ੍ਹਾਂਗੇ 11ਵੀਂ ਵਾਰ ਦੇ ਵਿੱਚ, ਇਸੇ ਤਰ੍ਹਾਂ ਭਾਈ ਮਨੀਸ਼ ਸਿੰਘ ਦੀ ਸਿੱਖ ਰਤਨਾਵਲੀ ਉਹ ਪੁਸਤਕ ਪੜ੍ਹਾਂਗੇ, ਉਹਦੇ ਵਿੱਚ ਭਾਈ ਮੇਰਾ ਜੀ ਦਾ ਨਾਮ ਆ ਜਾਂਦਾ ਹੈ। ਇੱਥੇ ਕਵੀ ਜੀ ਨੇ ਜਿਨ੍ਹਾਂ ਨੇ ਇਤਿਹਾਸ ਛੰਦਾਬੰਦੀ ਵਿੱਚ ਲਿਖਿਆ ਨਾਂ ਦਾ ਨਹੀਂ ਪਤਾ ਸੀ, ਜਿਸ ਕਰਕੇ ਉਂਝ ਹੀ ਲਿਖ ਦਿੱਤਾ ਵੀ ਇੱਕ ਪੁਰਸ਼ ਉਹ ਵੀ ਮਹਾਰਾਜ ਦੀ ਲੰਗਰ ਹਜ਼ੂਰੀ ਵਿੱਚ ਰਹਿੰਦਾ ਸੀ, ਸੇਵਾ ਟਹਿਲ ਨਹੀਂ ਖਾਂਦਾ ਸੀ ਅਤੇ ਕਿਸੇ ਦੇ ਅੱਖ ਹੀ ਨਹੀਂ ਲੱਗਦਾ ਸੀ, ਵੀ ਉਹ ਮਹਾਰਾਜ ਨੇ ਸੁੱਤੇ ਸਿੱਧ ਬਚਨ ਕਿਹਾ ਵੀ ਚੰਗਾ ਜਿਗਾ ਬਣਾ ਕੇ ਸੜ ਜਾ, ਇਹ ਤਾਂ ਫਿਰ ਸੜਿਆ ਨਾ ਗਿਆ। ਉਹ ਜਿਵੇਂ ਕਿਸੇ ਅੱਗੇ ਤੋਂ ਅੱਗੇ ਸੁਣਿਆ ਉਵੇਂ ਲਿਖ ਦਿੱਤਾ ਹੈ, ਪਰ ਖੋਜ ਕਰਨ ਤੋਂ ਬਾਅਦ ਇਹ ਜਿਹੜਾ ਇਤਿਹਾਸ ਹੈ ਸਹੀ ਰੂਪ ਦੇ ਵਿੱਚ ਭਾਈ ਮਨੀ ਸਿੰਘ ਜੀ ਨੇ ਲਿਖ ਦਿੱਤਾ ਹੈ। ਇਸ ਕਰਕੇ ਉਹ ਗੁਰੂ ਦੇ ਸਿਧਾਂਤ ਗੁਰਬਾਣੀ ਦੇ ਸਿਧਾਂਤ ਨੂੰ ਸਨਮੁਖ ਰੱਖ ਕੇ ਲਿਖਿਆ ਗਿਆ ਹੈ। ਗੁਰਸਿੱਖ ਰਤਨਾਵਲੀ ਜਾਂ ਗੁਰਸਿੱਖ ਕਿਆਰੀ ਵਿੱਚ ਗੁਰਕਾ ਬਚਨ ਵਸਾ ਜੀ ਨਾਲੇ ਜਲ ਨਹੀਂ ਡੁੱਬੈ ਤਸਕਰਨੀ ਲੇਵਾ ਭਾਏ ਨਾ ਸਕੈ ਜਾਲੇ। ਜਿਵੇਂ ਭਾਈ ਗੁਰਦਾਸ ਜੀ ਵੀ ਗੁਰੂ ਅਰਜਨ ਦੇਵ ਮਹਾਰਾਜ ਦੀ ਹਜ਼ੂਰੀ ਵਿੱਚ ਆ ਰਹੇ ਸੀ ਸੰਗਤ ਨਾਲ, ਅਤੇ ਜਦੋਂ ਗੋਇੰਦਵਾਲ ਸਾਹਿਬ ਦੇ ਨੇੜੇ ਆ ਪੁੱਜੇ ਵਿਆਸਾ ਨਦੀ ਦੇ ਕਿਨਾਰੇ 'ਤੇ ਆ ਗਏ, ਇੱਥੇ ਹੁਣ ਸ਼ਾਮ ਹੋ ਗਈ, ਮਲਾ ਮਲੂ ਬੇੜੀਆਂ ਕਿਨਾਰੇ 'ਤੇ ਬੰਨ੍ਹ ਕੇ ਘਰੋਂ ਘਰੀ ਪਰਤ ਗਏ, ਹਨੇਰਾ ਹੋ ਰਿਹਾ ਹੈ। ਭਾਈ ਗੁਰਦਾਸ ਜੀ ਖੜੋਤੇ ਹੋਏ ਇਸ਼ਾਰਾ ਕਰਦੇ ਵੀ ਹੁਣ ਕੀ ਕਰੀਏ, ਵਿਆਸਾ ਦਾ ਪਾਣੀ ਡੂੰਘਾ ਹੈ ਅਤੇ ਬੇੜੀਆਂ ਵਾਲੇ ਤਾਂ ਘਰਾਂ ਨੂੰ ਪਰਤ ਗਏ ਹੈ ਜੀ, ਹੁਣ ਇੱਥੇ ਕਿਨਾਰੇ 'ਤੇ ਰਹੇ, ਇੱਕ ਤਾਂ ਭੁੱਖੇ ਤਿਆਗੇ ਰਹਿਣਾ ਪਊਗਾ, ਬਾਕੀ ਜਿਹੜਾ ਕੋਈ ਆਸਣ ਬਾਸਣ ਦਾ ਉਸ ਠੀਕ ਪ੍ਰਬੰਧ ਨਹੀਂ ਹੋਣਾ ਹੈ। ਅਤੇ ਜੇ ਸ਼੍ਰੀ ਗੋਇੰਦਵਾਲ ਸਾਹਿਬ ਅੱਗੇ ਚਲੇ ਜਾਂਦੇ ਫਿਰ ਸਭ ਸਲਾਂ ਦੀ ਸਹੂਲਤਾਂ ਪ੍ਰਦਾਨ ਹਾਸਲ ਹੋ ਜਾਂਦੀਆਂ, ਗੁਰੂ ਕੇ ਲੰਗਰ ਜਾ ਕੇ ਭੋਜਨ ਛਕਦੇ, ਮਹਾਰਾਜ ਦੇ ਦਰਸ਼ਨ ਅੰਮ੍ਰਿਤ ਵੇਲੇ ਕਰਦੇ, ਨਾਲੇ ਰਹਿਜ਼ ਦਾ ਚੰਗਾ ਪ੍ਰਬੰਧ ਸਭ ਥਕੇਵੇਂ ਲੈ ਜਾਣੇ ਸੀ, ਹੁਣ ਕੀ ਕਰੀਏ, ਕਿਉਂਕਿ ਮਲਾਹ ਹੈ ਨਹੀਂ ਹੈ ਸਾਡੇ ਵਿੱਚ ਤਾਂ ਕੋਈ ਚਲਾਉਣ ਵਾਲਾ ਨਹੀਂ ਬੇੜੀਆਂ ਨੂੰ। ਇੱਕ ਸਿੱਖ ਨੇ ਫਿਰ ਭਾਈ ਗੁਰਦਾਸ ਜੀ ਨੂੰ ਉਹ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਜਿਹੜਾ ਸ਼ਬਦ ਹੈ ਨਾ ਉਹਦੇ ਵਿੱਚੋਂ ਇਹ ਦੋ ਤੁਕਾਂ ਸੁਣਾਈਆਂ। ਸਿਆਣੇ ਸੀ ਉਹ, ਗੁਰੂ ਕਾ ਬਚਨ ਵਸਦਾ ਜੀ ਨਾਲੇ ਵੀ, ਜਿਹਦੇ ਜੀ ਨਾਲ ਗੁਰੂ ਕਾ ਬਚਨ ਵਸਦਾ ਹੈ ਉਹਨੂੰ ਜਲ ਡੁਬੋ ਨਹੀਂ ਸਕਦਾ, ਚੋਰ ਉਹ ਤੋਂ ਕੋਈ ਲਿਜਾ ਨਹੀਂ ਸਕਦੇ, ਅੱਗ ਉਹਨੂੰ ਸਾਰ ਨਹੀਂ ਸਕਦੀ ਹੈ। ਕਹਿੰਦਾ ਵੀ ਸਿੱਖਾ ਤੂੰ ਠੀਕ ਕਹਿ ਰਿਹਾ ਹੈ, ਨਹੀਂ ਡੁੱਬੈ ਤਸਕਰ ਨਹੀਂ ਲੇਵੈ ਪਾਏ ਨਾ ਸਾਕੈ ਜਾਲੇ, ਪਿੱਛੇ ਸੰਗਤ ਚੱਲ ਰਹੀ ਹੈ ਬਾਬੂ, ਗੋਡੇ ਗੋਡੇ ਗਿੱਟੇ ਗਿੱਟੇ ਪਾਣੀ, ਇਸ ਤਰ੍ਹਾਂ ਇਦੋਂ ਵੱਧ ਨਹੀਂ ਗੋਡੇ ਤੋਂ ਆਇਆ, ਮੌਜ ਨਾਲ ਵਿਆਸਾ ਨਦੀ ਤੋਂ ਪਾਰ ਹੋ ਗਏ। ਅਤੇ ਅੱਗੇ ਗਏ ਛੋਟੇ ਛੋਟੇ ਬੱਚੇ ਨਾਲੇ ਤਾਂ ਖੇਡ ਰਹੇ ਹੈ, ਨਾਲੇ ਆਪੋ ਵਿੱਚ ਹੀ ਬਚਣੇ ਇਹੋ ਜਿਹੇ ਗੁਰਮਤਿ ਦੇ ਬੜੀ ਸ਼ਰਧਾ ਵਾਲੇ ਕਰਦੇ ਵੀ ਜੇ ਗੁਰੂ ਨੂੰ ਭਾਜੇ ਤਾਂ ਐਂ ਹੋ ਸਕਦਾ, ਦੂਜਾ ਬੱਚਾ ਕਹਿੰਦਾ ਗੁਰੂ ਨੂੰ ਭਾਜੇ ਤਾਂ ਐਂ ਵੀ ਹੋ ਸਕਦਾ ਹੈ। ਭਾਈ ਗੁਰਦਾਸ ਜੀ ਕਹਿੰਦਾ ਦੇਖੋ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਰਹਿਣ ਕਰਕੇ ਬੱਚਿਆਂ 'ਤੇ ਕਹਿੰਦੇ ਕਿੰਨਾ ਅਸਰ ਹੋਇਆ ਪਿਆ ਹੈ। ਵੀ ਇਹ ਵੀ ਕਹਿੰਦੇ ਗੁਰੂ ਨੂੰ ਭਾਜੇ ਐਂ ਹੋ ਸਕਦਾ, ਦੂਜਾ ਕਹਿੰਦਾ ਹਾਂ ਗੁਰੂ ਮਹਾਰਾਜ ਨੂੰ ਭਾਜੇ ਤਾਂ ਐਂ ਵੀ ਹੋ ਸਕਦਾ। ਵੀ ਧੰਨ ਹੈ ਬੱਚੇ ਵੀ ਜਿਹੜੇ ਗੁਰੂ ਕੇ ਬਚਨਾਂ 'ਤੇ ਭਰੋਸਾ ਰੱਖੀ ਬੈਠਦੇ ਆ। ਮੇਰੇ ਲਈ ਤਾਂ ਕਹਿੰਦੇ ਪੂਜਨੀਕ ਹੈ, ਹੱਥ ਜੋੜ ਕੇ ਲੱਗ ਗਿਆ ਬੱਚਿਆਂ ਨੂੰ ਮੱਥੇ ਟੇਕਣ ਵੀ ਧੰਨ ਹੋ ਤੁਸੀਂ ਜਿਹਨਾਂ ਨੂੰ ਗੁਰੂ ਕਾ ਬਚਨ 'ਤੇ ਨਿਚਿਆ ਹੈ। ਕਿਉਂਕਿ ਆਪ ਜੀ ਨੂੰ ਵੀ ਉਹ ਸਿੱਖ ਦੇ ਕਹਿਣ ਕਰਕੇ ਗੁਰੂ ਕੇ ਬਚਨਾਂ 'ਤੇ ਨਿਚਿਆ ਆਇਆ ਸੀ। ਜਲ ਨਹੀਂ ਡੁੱਬੈ ਤਸਕਰ ਨਹੀਂ ਲੇਵੈ ਭਾਈ ਨਾ ਸਾਕੈ ਜਲ, ਇਸ ਕਰਕੇ ਭਾਵਨਾ ਵਿੱਚ ਆ ਗਏ। ਫਿਰ ਖਿਆਲ ਆਇਆ ਹੈ ਵੀ ਕੀ ਗੁਰੂ ਅਰਜਨ ਦੇਵ ਮਹਾਰਾਜ ਜੀ ਗੁਰੂ ਰਾਮਦਾਸ ਸਾਹਿਬ ਜੀ ਦੇ ਵਰਗੇ ਹੀ ਹੈ, ਮਹਾਨ ਹੀ ਹੈ। ਇਹ ਵੀ ਪਰਖ ਵੀ ਕਰ ਲੈਣੀ ਚਾਹੀਦੀ ਹੈ। ਮਨ ਵਿੱਚ ਪੁਰਨਾ ਆਇਆ ਵੀ ਜਿਵੇਂ ਮੈਂ ਬੱਚਿਆਂ ਨੂੰ ਮੱਥਾ ਟੇਕਿਆ ਹਾਂ, ਇਸ ਤਰ੍ਹਾਂ ਗੁਰੂ ਕੇ ਬਚਨਾਂ ਅਨੁਸਾਰ ਸੰਗਤ ਨੂੰ ਲੈ ਕੇ ਸ਼ਬਦ ਗਾਉਂਦਾ ਔਰ ਐਂ ਮਹਾਰਾਜ ਆਪ ਹੀ ਸੁਣਾ ਦੇਣ ਮੇਰਾ ਬਿਨਾਂ ਕਹੇ ਤੋਂ, ਅਤੇ ਫਿਰ ਮੈਂ ਮੰਨਾਂਗਾ ਵੀ ਪੂਰੇ ਹੀ ਹੈ ਗੁਰੂ ਅਰਜਨ ਦੇਵ ਜੀ। ਅਤੇ ਜਦੋਂ ਸਭਾ ਵਿੱਚ ਜਾ ਕੇ ਬੈਠੇ ਆ ਮਹਾਰਾਜ ਨੇ ਉਸੇ ਵੇਲੇ ਬੱਚੇ ਕਹਿਣ ਲੱਗੇ ਭਾਈ ਗੁਰਦਾਸ ਵੀ ਸ਼ਬਦ ਦੇ ਆਸਰੇ ਨਾਲ ਤੂੰ ਪਾਰ ਹੋਇਆ ਆ, ਇਹ ਸ਼ਬਦ ਜਿਹੜਾ ਇਹ ਤਾਂ ਅਗਲੇ ਲੋਕ ਤੋਂ ਵੀ ਪਾਰ ਕਰਦਾ ਹੈ, ਅਗਲਾ ਜਿਹੜਾ ਸੁੰਦਰ ਉਹ ਤੋਂ ਵੀ ਪਾਰ ਲੰਘਾਉਂਦਾ ਹੈ, ਤੂੰ ਇੱਥੇ ਪਾਰ ਹੋਏ ਆ। ਬਾਕੀ ਵੀ ਇਹ ਛੋਟਿਆਂ ਛੋਟਿਆਂ ਨੂੰ ਬੱਚਿਆਂ ਨੂੰ ਤੂੰ ਮੱਥਾ ਕੀ ਦੇਖ ਕੇ ਟਿੱਕਿਆ ਸੀ, ਉੱਠ ਕੇ ਪੈਰੀ ਪੈ ਗਿਆ, ਕਹਿੰਦੇ ਮਹਾਰਾਜ ਤੁਹਾਨੂੰ। ਮਹਾਰਾਜ ਕਹਿੰਦੇ ਵੀ ਕਿਉਂ ਟਿੱਕਿਆ? ਕਹਿੰਦਾ ਮਹਾਰਾਜ ਉਹ ਬੱਚੇ ਆਪੋ ਵਿੱਚ ਹੀ ਗੱਲਾਂ ਕਰਦੇ ਸਨ, ਕਹਿੰਦੇ ਸੀ ਵੀ ਜੇ ਗੁਰੂ ਨੂੰ ਭਾਜੇ ਤਾਂ ਆਹ ਐਂ ਹੋ ਸਕਦਾ, ਦੂਜਾ ਕਹਿੰਦਾ ਜੇ ਗੁਰੂ ਨੂੰ ਭਾਜੇ ਇਉਂ ਵੀ ਹੋ ਸਕਦਾ ਹੈ। ਅਤੇ ਮੇਰੇ ਮਨ ਵਿੱਚ ਸ਼ਰਧਾ ਹੋਈ ਹੈ ਵੀ ਦੇਖੋ ਗੁਰੂ ਮਹਾਰਾਜ ਦੇ ਨਗਰ ਵਿੱਚ ਰਹਿੰਦੇ ਆ, ਗੁਰੂ ਕੇ ਉੱਪਰ ਇਹਨਾਂ ਨੂੰ ਵੀ ਅਥਾਹ ਸ਼ਰਧਾ ਹੈ ਬੱਚਿਆਂ ਨੂੰ, ਇਸ ਕਰਕੇ ਮੇਰੇ ਲਈ ਤਾਂ ਇਹ ਪੂਜਨੀਕ ਹੈ ਜਿਹੜੇ ਗੁਰੂ ਕੇ ਬਚਨਾਂ 'ਤੇ ਭਰੋਸਾ ਕਰਦੇ ਵੀ ਜੇ ਭਾਜਾ ਐਂ ਹੋ ਸਕਦਾ ਹੈ, ਵੀ ਧੰਨ ਹੈ। ਇਸ ਕਰਕੇ ਮਹਾਰਾਜ ਮੈਥੋਂ ਸ਼ੀਸ਼ ਝੁਕ ਗਿਆ, ਮੈਂ ਉਹਨਾਂ ਨੂੰ ਵੀ ਪੂਜਨੀਕ ਜਾਣ ਲਿਆ ਵੀ ਮੈਥੋਂ ਤਾਂ ਮਹਾਨ ਹੈ, ਇਸ ਤਰ੍ਹਾਂ ਜਾਣੀ ਉਸ ਸ਼ਬਦ ਨੂੰ ਸਾਹਮਣੇ ਰੱਖ ਕੇ ਵੀ ਇਹ ਜਿਹੜਾ ਭਾਈ ਮੇਰਾ ਹੈ ਅੱਗੇ ਸੜਿਆ ਨਹੀਂ ਸੀ ਅਤੇ ਨਾ ਸਵਰਗਾਂ ਨੂੰ ਗਿਆ ਸੀ, ਇਹ ਤਾਂ ਗੁਰੂ ਦੀ ਹਜ਼ੂਰੀ ਵਿੱਚ ਪਹੁੰਚ ਕੇ ਸਿੱਖ ਸਜ ਗਿਆ ਅਤੇ ਸੇਵਾ ਕਰਕੇ ਫਿਰ ਸੱਚਖੰਡ ਨੂੰ ਗਿਆ ਸੀ, ਇਹਨੂੰ ਲਾਭ ਹੋਇਆ ਸੀ। ਇਸ ਤਰ੍ਹਾਂ ਦਾ ਇਹ ਜਿਹੜਾ ਪ੍ਰਸੰਗ ਹੈ ਸਹੀ ਰੂਪ ਵਿੱਚ ਸਮਝ ਲੈਣਾ, ਜਿਵੇਂ ਕਵੀ ਜੀ ਨੇ ਇੱਥੇ ਲਿਖਿਆ, ਜਿਵੇਂ ਉਹਨਾਂ ਨੂੰ ਕਿਸੇ ਨੇ ਸੁਣਾਇਆ ਉਵੇਂ ਉਹਨਾਂ ਨੇ ਲਿਖ ਦਿੱਤਾ ਹੈ, ਉਹ ਸਹੀ ਰੂਪ ਜਿਵੇਂ ਦਾਸ ਨੇ ਹੁਣ ਸੁਣਾਇਆ, ਸੰਪਰਦਾ ਵਿੱਚ ਇਵੇਂ ਦੱਸਿਆ ਗਿਆ ਸੀ। ਉਹ ਦਾਸ ਨੇ ਬੇਨਤੀ ਕਰ ਦਿੱਤੀ ਹੈ ਵੀ ਇਹ ਸੱਚਖੰਡ ਵਾਸੀ ਹੋਇਆ ਗੁਰੂ ਘਰ ਦੀ ਸੇਵਾ ਕਰਕੇ। ਇਹਦਾ ਜਿਹੜਾ ਸਿੱਖ ਹੈ ਉਹਨੂੰ ਵੀ ਕਹਿੰਦੇ ਉਹ ਪੜ੍ਹ ਲਿਆ ਸੀ ਅਤੇ ਸੋਲੀ ਚਾੜਨ ਲੱਗੇ ਸੀ, ਚਾੜ ਦਿੱਤਾ ਅਤੇ ਸੋਲੀ ਹਰੀ ਹੋ ਗਈ ਸੀ। ਫਿਰ ਪੁੱਛ ਪੜਤਾਲ ਕੀਤੀ ਵੀ ਇਹ ਤੂੰ ਸੂਲੀ 'ਤੇ ਚੜਿਆ ਕਿਉਂ ਨਹੀਂ, ਵੀ ਤੂੰ ਐਂ ਖਤਮ ਹੋਇਆ? ਇਸ ਨੇ ਦੱਸ ਦਿੱਤਾ ਵੀ ਮੈਂ ਤਾਂ ਚੋਰ ਹੈ ਨਹੀਂ ਹੈ, ਮੈਂ ਤਾਂ ਵਿੱਚ ਪਿੱਛੇ ਲੋਭ ਕਰਕੇ ਫਸਿਆ, ਵੀ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਰਹਿੰਦਾ ਸੀ, ਵਿਹਲੀਆਂ ਖਾਂਦਾ ਸੀ, ਕਿਸੇ ਦੇ ਆਖੇ ਨਹੀਂ ਲੱਗਦਾ ਸੀ, ਅਤੇ ਮਹਾਰਾਜ ਨੇ ਸੁੱਤੇ ਸਿੱਧ ਮੈਨੂੰ ਬਚਨ ਕਹਿ ਦਿੱਤਾ ਵੀ ਜਾ ਲੱਕੜਾਂ ਇਕੱਠੀਆਂ ਕਰ ਲੈ ਅਤੇ ਅੱਗ ਲਾ ਕੇ ਸੜ ਜਾ ਮਰ ਜਾ। ਮੈਂ ਵੀ ਚਲਿਆ ਗਿਆ ਸੀ, ਲੱਕੜਾਂ ਇਕੱਠੀਆਂ ਕਰਨ ਲਈਆਂ ਅੱਗ ਬਾਲ ਲਈ, ਮੈਥੋਂ ਫਿਰ ਵਿੱਚ ਨਾ ਡਿੱਗਿਆ ਡਰ ਆਏ। ਬਾਕੀ ਵਿੱਚ ਔਰ ਤਾਂ ਕੋਈ ਹੋਰ ਸੀ, ਉਹ ਉੱਥੇ ਆ ਗਿਆ, ਉਹਨੇ ਕਿਹਾ ਵੀ ਕਿਉਂ ਗਿੜੇ ਦੇ ਕੱਢਦਾ? ਮੈਂ ਕਿਹਾ ਵੀ ਸਾਨੂੰ ਜੀ ਨਹੀਂ ਕਰਦਾ। ਉਹਨੇ ਕਹਿਤਾ ਵੀ ਆਹ ਲੈ ਧਨ ਪਦਾਰਥ, ਅਤੇ ਮੈਂ ਤੇਰੇ ਥਾਂ ਅੱਗ ਵੀ ਸੜਦਾ ਹਾਂ, ਇਸ ਕਰਕੇ ਉਹ ਤਾਂ ਵੀ ਅੱਗ ਵੀ ਸੜ ਗਿਆ ਅਤੇ ਮੈਂ ਵਿਚਾਰਾ ਫਸ ਗਿਆ। ਗੱਲ ਤਾਂ ਆ, ਉਹ ਯਥਾਰਥ ਜਾਣ ਕੇ ਫਿਰ ਉਹਨਾਂ ਨੂੰ ਉਹਨੂੰ ਵੀ ਛੱਡਤਾ, ਫਿਰ ਇਹ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਆ ਕੇ ਲੱਕ ਬੰਨ ਕੇ ਸੇਵਾ ਕਰਨ ਲੱਗਿਆ ਸੀ, ਫਾਹੀ 'ਤੇ ਇਹ ਵੀ ਨਹੀਂ ਛਿੜਿਆ ਸੀ। ਇਸ ਤਰ੍ਹਾਂ ਜਾਣੀ ਇਤਿਹਾਸ ਵੀ ਜਿਵੇਂ ਗੁਰਸਿੱਖ ਕਿਆਰੀ ਪੁਸਤਕ ਵਿੱਚ ਆਉਂਦਾ ਪ੍ਰਸੰਗ, ਉਦਾਸ ਨੇ ਬੇਨਤੀ ਕਰ ਦਿੱਤੀ, ਇਹ ਦੋਵੇਂ ਨਿਹਾਲ ਹੋ ਗਏ ਸਤਿਗੁਰੂ ਦੇ ਸਨਮੁਖ ਹੋ ਕੇ। ਲਓ ਆਪਾਂ ਸਮਾਂ ਉੱਪਰ ਜਾ ਰਹੇ, ਇੱਥੇ ਸਮਾਪਤੀ ਕਰੀਏ। ਮਹਿਮਾ ਸਤਿਗੁਰ ਬਚਨ ਕੀ, ਦੇਖੋ ਪੁੰਨ ਪਰਮਾਨ, ਬੇਮੁਖ ਭਇਓ ਸਿੱਖ ਫਾਸ, ਫਾਸ ਤਿਸ ਤਸਕਰ ਸਵਰਗ ਮਹਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।